ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਥਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰਪਦ ਅਰਬਿੰਦ ਕੋ ਧਿਆਨ ਚੜਾਵੋ ਭੰਗ ਤਜਹੋਂ ਸਿਆਨਪ ਸਰਬ ਕੋ ਰਪਹੁ ਏਕ ਪ੍ਰਭ ਰੰਗ ਸ੍ਰੀ ਗੁਰਪਦ ਅਰਬਿੰਦ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗਤ ਜੀ ਅੰਮ੍ਰਿਤ ਵੇਲੇ ਤਾਈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੰਦੇਵਾਂ ਨਾਲ ਹੀ ਗ੍ਰੰਥੀ ਸਿੰਘ ਰਾਹੀਂ ਕੁਝ ਕੁ ਸਮਾਂ ਗੁਰਬਾਣੀ ਦਾ ਪਾਠ ਜਾਪ ਤਥਾ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਥੋੜ੍ਹਾ ਸਮਾਂ ਆਸਾ ਦੀ ਵਾਰ ਦੇ ਪੌੜੀਆਂ ਸਲੋਕਾਂ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਕਿਆਂ ਤਥਾ ਸ਼ਬਦਾਂ ਦਾ ਕੀਰਤਨ ਹੋਇਆ ਹੈ। ਆ ਮਾਈ ਭਾਈ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਰਵਣ ਕਰ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਜੋ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਅਬਦੁਲ ਰਹਿਮਾਨ ਫਕੀਰ ਰੁੱਤਰ ਪੜ੍ਹਨ ਪੁੱਤਰ ਜਿੱਥੇ ਉਹਨਾਂ ਦੀ ਗੱਦੀ ਚੱਲਦੀ ਹੈ, ਜਿਹਨੂੰ ਆਪਣੀ ਫਕੀਰੀ ਦਾ ਸਿੱਖੀ ਸੇਵਕੀ ਦਾ ਬੜਾ ਮਾਣ ਹੋਇਆ ਪਿਆ ਸੀ, ਵਾਰੇ ਖਾਂ ਨੂੰ ਗੁਰੂ ਮਹਾਰਾਜ ਦੀ ਸੇਵ ਸੁਣ ਕੇ ਮਾੜਾ ਕਹਿ ਰਿਹਾ ਅਤੇ ਮਹਾਰਾਜ ਨੂੰ ਵੀ ਮੰਦੇ ਬਚਨ ਬੋਲ ਰਿਹਾ ਸੀ। ਇਹਦੀ ਹਉਮੈ ਹੰਕਾਰ ਜੀ ਫੂਕ ਜੀ ਕੱਢਣ ਵਾਸਤੇ ਮਹਾਰਾਜ ਫਿਰ ਆਪ ਜੀ ਇਹਦੇ ਵੱਲ ਚਲੇ ਗਏ ਸੀ। ਪਾਲਕੀ 'ਤੇ ਚੜਿਆ ਕਿਸੇ ਪਾਸੇ ਜਾ ਰਿਹਾ ਸੀ। ਇੱਧਰੋਂ ਜਦੋਂ ਆਉਂਦੇ ਹੋਏ ਮਹਾਰਾਜ ਦੇ ਕਿਹੜੇ ਸਿੱਖ ਸੇਵਕਾਂ ਨੇ ਇਹਦੇ ਕੋਲ ਗੱਲ ਕੀਤੀ ਵੀ ਗੁਰੂ ਨਾਨਕ ਸਾਹਿਬ ਤਾਂ ਭਾਅ ਜੀ ਆ ਰਹੇ ਹੈ, ਮਹਾਰਾਜ ਦੀ ਕਲਾ ਐਸੀ ਵਰਤੀ ਹੈ, ਫਿਰ ਪਾਲਕੀ ਉੱਪਰ ਰਹਿ ਨਹੀਂ ਸਕਿਆ, ਝਟਪਟ ਹੇਠਾਂ ਉਤਰਿਆ ਹੈ ਅਤੇ ਹੱਥ ਜੋੜ ਕੇ ਖੜਾ ਹੋ ਗਿਆ ਹੈ। ਕਹਿਣ ਲੱਗਿਆ ਜੀ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਚਾਰ ਸ਼ਾ ਵਧਿਆ ਸੀ ਅਤੇ ਖੈਰ ਸੁੱਖ ਹੈ ਮਹਾਰਾਜ। ਮਹਾਰਾਜ ਕਹਿੰਦੇ ਖੈਰ ਤਾਂ ਵੀ ਸਭ ਤਰ੍ਹਾਂ ਕਰਕੇ ਖੈਰ ਸੁੱਖ, ਪਰ ਖੈਰ ਸੁੱਖ ਹੈ ਵੀ ਨਹੀਂ ਹੈ। ਫਿਰ ਇਸਨੇ ਕਿਹਾ ਵੀ ਮਹਾਰਾਜ ਖੈਰ ਸੁੱਖ ਹੈ, ਮਹਾਰਾਜ ਕਹਿੰਦੇ ਖੈਰ ਤਾਂ ਖੈਰ ਸੁੱਖ ਪਰ ਖੈਰ ਨਹੀਂ ਹੈ। ਤੀਜੀ ਵਾਰ ਕਿਹਾ ਕਹਿੰਦਾ ਮਹਾਰਾਜ ਮੈਨੂੰ ਸਮਝ ਲੈਣੀ ਹੁੰਦੀ, ਇੱਕ ਪਾਸੇ ਖੈਰ ਸੁੱਖ ਕਹਿੰਦੇ ਨਾਲ ਕਹਿੰਦੇ ਖੈਰ ਸੁੱਖ ਵੀ ਹੈ ਨਹੀਂ, ਇਹਦਾ ਕੀ ਮਤਲਬ ਹੈ? ਮਹਾਰਾਜ ਕਹਿੰਦੇ ਜਿਹੜਾ ਤੂੰ ਕਹਿੰਦਾ ਸੀ ਨਾ, ਜਦੋਂ ਮੈਂ ਵੇਖਿਆ ਉਹਨਾਂ ਨੂੰ ਜਿਸ ਥਾਂ 'ਤੇ ਬੈਠੇ, ਉਹਨਾਂ ਨੂੰ ਉਠਾ ਦਿਆਂਗਾ, ਦੂਰ ਕਰ ਦਿਆਂਗੇ, ਵੀ ਅਸੀਂ ਕਿਹੜੀ ਥਾਂ ਕਿਹੜਾ ਤੇਰਾ ਕੋਈ ਜਿਵੇਂ ਜਾਇਦਾਦ ਰੋਕੀ ਹੈ ਜੀ, ਤਾਂ ਤੂੰ ਸਾਨੂੰ ਦੂਰ ਉਠਾ ਦੇਂਗਾ ਕਰ ਦੇਂਗਾ, ਉਹ ਜਿਹੜਾ ਹੈਗਾ ਤਾਂ ਵੀ ਆਪਣਾ ਲੈ ਲੈ ਵਾਪਸ। ਫਿਰ ਮੁੱਕਰਨ ਲੱਗ ਪਿਆ, ਕਹਿੰਦਾ ਕਿਹਨੇ ਮਹਾਰਾਜ ਤੁਹਾਡੇ ਕੋਲ ਝੂਠ ਬੋਲਿਆ ਹੈ, ਮੈਂ ਤਾਂ ਕਿਹਾ ਹੀ ਨਹੀਂ ਹੈ। ਅਤੇ ਉਬਾਰੇ ਖਾਂ ਫਿਰ ਝੱਟ ਬੋਲ ਪਿਆ, ਕਹਿੰਦਾ ਉਹ ਕੱਲ੍ਹ ਮੇਰੇ ਕੋਲ ਨਹੀਂ ਬਕਵਾਸ ਕਰਦਾ ਸੀ, ਤੂੰ ਕੀ ਕਹਿੰਦਾ ਸੀ, ਅੱਜ ਮੁੱਕਰੀ ਕਿਉਂ ਜਾਂਦਾ ਹੈ? ਫਿਰ ਉਹਦੇ ਗਲ ਜੇ ਪਿਆ, ਕਹਿੰਦਾ ਵੀ ਤੂੰ ਨਾ ਬੋਲ, ਅਸੀਂ ਬਰਾਬਰ ਦੇ ਹਾਂ, ਅਸੀਂ ਜਾਣੀਏ ਜਾਂ ਇਹ ਗੁਰੂ ਨਾਨਕ ਤਾਂ ਪਾ ਜਾਣਨ, ਇਹ ਤੇਰਾ ਕੋਈ ਨਹੀਂ ਇੱਥੇ। ਕਹਿੰਦਾ ਮੇਰਾ ਟਿਕਾਣਾ ਗੁਰੂ ਨਾਨਕ ਸਾਹਿਬ ਹੈ, ਮੈਂ ਉਹਨਾਂ ਦੀ ਚਰਨ ਸਨ, ਉਹਨਾਂ ਦਾ ਮਰੀਦ ਹੈ, ਮੇਰੇ ਸਭ ਕੁਛ ਇਹੀ ਹੈ, ਮੈਨੂੰ ਕਿਵੇਂ ਕਹਿ ਸਕਦਾ ਵੀ ਤੇਰਾ ਕੋਈ ਥਾਂ ਨਹੀਂ, ਇਹਨਾਂ ਦੇ ਨਾਲ ਸੰਬੰਧ ਨਹੀਂ ਹੈ। ਉਸ ਤੋਂ ਬਾਅਦ ਫਿਰ ਅੰਦਰ ਜਿਹੜਾ ਉਹ ਤਸਪਣਾ ਉਹਨੇ ਕੱਢਿਆ, ਕਹਿਣ ਲੱਗਿਆ ਜੀ ਤੁਸੀਂ ਮੁਸਲਮਾਨ ਨੂੰ ਵੱਡਾ ਮੰਨਦੇ ਹੋ ਕਿ ਹਿੰਦੂ ਨੂੰ, ਕਿਹੜੇ ਮਤ ਨੂੰ ਮਹਾਨ ਸਮਝਦੇ ਹੋ? ਮਹਾਰਾਜ ਕਹਿੰਦੇ ਵੀ ਇਹ ਤਾਂ ਜਿਹੜੀ ਤੂੰ ਗੱਲਬਾਤ ਜੀ ਪੁੱਛੀ ਹੈ, ਇਹ ਤਾਂ ਜਿਹਨਾਂ ਦੇ ਅੰਦਰ ਕੋਈ ਉਹ ਧੜਾ ਹੁੰਦਾ ਨਾ, ਪੱਖਾ ਬੰਨਿਆ ਹੁੰਦਾ, ਦਾਵੇ ਬੰਨੇ ਹੁੰਦੇ, ਉਹ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਹੁੰਦੇ। ਅਸੀਂ ਨਾ ਹਿੰਦੂਆਂ ਵਿੱਚੋਂ ਨਾ ਮੁਸਲਮਾਨਾਂ ਵਿੱਚੋਂ, ਅਸੀਂ ਦੋਹਾਂ ਤੋਂ ਬਾਹਰ ਹਾਂ, ਦੋਹਾਂ ਨੂੰ ਕੋਈ ਨਹੀਂ। ਜਿਹੜਾ ਕੋਈ ਆਪਣੇ ਇਮਾਨ ਧਨ ਵਿੱਚ ਕਾਇਮ ਹੈ, ਭਾਵੇਂ ਮੁਸਲਮਾਨ ਭਾਵੇਂ ਹਿੰਦੂ, ਉਹ ਠੀਕ ਹੈ। ਜਿਹੜਾ ਬੁਰਿਆਈ ਮੁਨੇ ਕਰਦਾ ਹੈ, ਮਾੜੇ ਕੰਮ ਕਰਦਾ, ਭਾਵੇਂ ਉਹ ਹਿੰਦੂ ਭਾਵੇਂ ਮੁਸਲਮਾਨ, ਉਹ ਮਾੜਾ ਹੀ ਹੈ। ਇਸ ਤਰ੍ਹਾਂ ਜਦੋਂ ਮਹਾਰਾਜ ਨੇ ਉਹ ਵਚਨ ਕੀਤੇ, ਫਿਰ ਸਿਰਾ ਢਿੱਲਾ ਪੈ ਗਿਆ ਹੈ, ਅਤੇ ਮਹਾਰਾਜ ਨੇ ਮਿਹਰ ਦੀ ਨਿਗਾਹ ਕਰਤੀ, ਫਿਰ ਚਰਨੀ ਢਹਿ ਪਿਆ, ਕਹਿਣ ਲੱਗਿਆ ਮਹਾਰਾਜ ਮਾਫ਼ ਕਰ ਦਿਓ ਜੋ ਮੈਂ ਆਪ ਜੀ ਦੇ ਸੰਬੰਧ ਵਿੱਚ ਕੁਝ ਅਫਲਾ ਵਿੱਚ ਕਹਿ ਗਿਆ। ਵਾਰੇ ਖਾਂ ਫਿਰ ਪੈ ਗਿਆ, ਗਲ ਟੁੱਟ ਗਏ, ਕਹਿੰਦੇ ਵੀ ਤੂੰ ਕਹਿੰਦਾ ਸੀ ਹੁਣ ਦੂਰ ਕਰਨਾ ਇਹਨਾਂ ਨੂੰ, ਕਰਦੇ ਦੂਰ, ਹੁਣ ਕਪੇਰੇ ਜੇ ਪੈਨਾ ਫਿਰਦਾ। ਅਖੀਰੇ ਕਹਿਣ ਲੱਗਿਆ ਵੀ ਮੈਨੂੰ ਨਹੀਂ ਕੋਈ ਪਤਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਕੀ ਹੈ, ਮੈਂ ਤਾਂ ਐਂ ਸਮਝਿਆ ਵੀ ਐਵੇਂ ਕੋਈ ਹੋਣਾ ਹਿੰਦੂ ਜਿਹੜਾ ਪੱਥਰਾਂ ਦੀ ਪੂਜਾ ਕਰਨ ਵਾਲਾ, ਇਹ ਤਾਂ ਵੀ ਖੁਦਾ ਹੀ ਹੈ, ਰੱਬ ਹੀ ਹੈ, ਇਹਨਾਂ ਦੇ ਤੁਲ ਕੌਣ ਹੈ? ਇਸ ਤਰ੍ਹਾਂ ਇਹ ਮਹਾਰਾਜ ਦਾ ਸਾਧਕ ਸਿੱਖ ਬਣਿਆ। ਬਾਰੇ ਖਾਂ ਬੇਨਤੀ ਕਰਕੇ ਆਪ ਜੀ ਨੂੰ ਘਰ ਵਿੱਚ ਲੈ ਗਿਆ ਸੀ, ਰਸੋਈਏ ਰਾਹੀਂ ਸੋਹਣਾ ਪਵਿੱਤਰ ਭੋਜਨ ਤਿਆਰ ਕਰਵਾ ਕੇ ਇਸਨੇ ਸਤਿਗੁਰੂ ਨੂੰ ਚਰਵਾਇਆ। ਆਪ ਚਰਨ ਧੋਤੇ, ਜਲ ਲੈ ਕੇ ਦੋ ਕੁ ਦਿਨ ਮਹਾਰਾਜ ਦੇ ਘਰ ਦੇ ਵਿੱਚ ਰਹੇ। ਫਿਰ ਸ਼੍ਰੀ ਕਰਤਾਰਪੁਰ ਸਾਹਿਬ ਵਾਪਸ ਆ ਗਏ ਸਨ। ਇਹ ਪ੍ਰਸੰਗ ਆਪਾਂ ਕੱਲ੍ਹ ਬੜੇ ਵਿਸਥਾਰ ਨਾਲ ਸਰਵਣ ਕਰ ਲਿਆ ਸੀ। ਇਸ ਤੋਂ ਅੱਗੇ ਜਿਹੜਾ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ ਹੈ, ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਦਾ ਜਿਹੜਾ ਮੰਗਲ ਹੈ ਉਹ ਨਵੇਂ ਢੰਗ ਤਰੀਕੇ ਨਾਲ ਹੀ ਕੀਤਾ ਹੈ। ਉਹ ਜਿਵੇਂ ਮੰਗਲ ਕਰ ਰਹੇ ਆਪਾਂ ਸੁਣੀਏ ਤੇ ਨਾਲ ਪ੍ਰਸੰਗ ਸ਼ੁਰੂ ਕਰੀਏ ਜੀ। ਸ੍ਰੀ ਗੁਰ ਪਦ ਅਰਬਿੰਦ ਕੋ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਧਿਆਨ ਚੜਾਵੋ ਭੰਗ। ਚਰਨਾ ਕਮਲਾਂ ਦਾ ਜਿਹੜਾ ਧਿਆਨ ਕਰਨਾ ਹੈ, ਇਹ ਜਿਵੇਂ ਕੋਈ ਭੰਗ ਦਾ ਨਸ਼ਾ ਹੁੰਦਾ ਹੈ, ਹਰ ਕੋਈ ਪੂ ਲੈਂਦੇ ਨਾ ਭੰਗ ਰਗੜ ਕੇ, ਫਿਰ ਨਸ਼ਾ ਚੜ ਜਾਂਦਾ ਹੈ। ਇੱਥੇ ਇੱਕ ਅਚੰਡਾਧਿਪਤੀ ਦਾ ਨਾਚਲ ਸਿੰਘ ਹੁੰਦਾ ਸੀ, ਨਿਹੰਗ ਸਿੰਘ। ਉਹ ਬਹੁਤ ਭੰਗ ਭੁੰਗ ਇੱਥੇ ਘੋਲ ਘੂਲ ਕੇ ਪੀਂਦਾ ਹੁੰਦਾ ਸੀ, ਅਤੇ ਇੰਨੀ ਪੀਣ ਕਰਕੇ ਫਿਰ ਉਹਨੂੰ ਕੋਈ ਨਸ਼ਾ ਨੁਸ਼ਾ ਤਾਂ ਆਉਂਦਾ ਨਹੀਂ ਹੁੰਦਾ ਸੀ ਉਹਨੂੰ, ਜਾਣੀ ਪੀ ਪੂ ਕੇ ਕਹਿੰਦਾ ਵੀ ਹਾਂ ਮੈਨੂੰ ਆ ਗਿਆ ਹੈ। ਇੱਥੇ ਇੱਕ ਵਾਰੀ ਸੰਤ ਉਜਾਗਰ ਸਿੰਘ ਜੀ ਦੇ ਸਮੇਂ ਉਹਦੀ ਭੰਗ ਭੁੰਗ ਜੀ ਮੁੱਕ ਗਈ, ਅਤੇ ਫਿਰ ਇੱਥੇ ਪਿਆ ਲੰਮੀਆਂ ਤਾਣ ਕੇ, ਉਹ ਜਿਵੇਂ ਮਰੀ ਮਾਂ ਹੁੰਦੀ ਹੈ ਪਿਆ। ਜਦੋਂ ਦਰਦਾ ਇੱਕ ਨਿਹੰਗ ਸਿੰਘ ਸੀ ਨਾਚਰ ਸਿੰਘ, ਉਹ ਵੀ ਉਹਦਾ ਨਾਮ ਪਾਸੋਂ ਕਾਲੀ ਸੀ, ਉਹਨੇ ਆ ਕਹਿੰਦੇ ਤੇ ਅਜੇ ਪੱਤੇ ਜਿਹੇ ਨਿੱਕੇ ਨਿੱਕੇ ਤੋੜ ਕੇ ਨਾ, ਕਹਿੰਦਾ ਉਹ ਨਿੰਗਾ ਉੱਠ, ਮੈਂ ਲਿਆ ਬਹੁਤ ਵਧੀਆ। ਇਹ ਜਿਹੜਾ ਨਿੱਕੇ ਪੱਤਿਆਂ ਵਾਲਾ ਹੁੰਦਾ, ਇਹਨੂੰ ਉਹ ਜ਼ਿਆਦਾ ਤਰਜੀਹ ਦਿੰਦੇ ਨੇ, ਗਾਂਜਾ ਕਹਿੰਦੇ ਇਹ। ਇਹ ਗਾਂਜਾ ਲਿਆਂਦਾ ਤੇਰੇ ਵਾਸਤੇ, ਤੇ ਰਗੜ ਤੇ ਪੀ ਤੇ ਉੱਠ ਕੇ ਦੁੱਧ ਤੱਤਾ ਕਰ, ਚਾਹ ਬਣਾ ਲਿਆ ਕੇ। ਬਸ ਉਹ ਗੇਂਦੇ ਦੇ ਪੱਤੇ ਜੇ ਉਹਨੂੰ ਦੇਤੇ, ਤੇ ਬਸ ਉਹ ਨੱਚਦਾ ਫਿਰੇ ਪੀ ਪੂ ਕੇ। ਹੁਣ ਇਹ ਜਦੋਂ ਬਹੁਤਾ ਇੰਨਾ ਪੇੜੇ ਜਿੰਨਾ ਖਾਂਦਾ ਸੀ, ਉਹ ਨਸ਼ਾ ਤਾਂ ਆਉਂਦਾ ਨਹੀਂ, ਬਸ ਉਹਨੂੰ ਇਹ ਸੀ ਵੀ ਮੈਂ ਪੀ ਲਿਆ ਖਾ ਲਿਆ, ਖਾ ਖੂ ਕੇ ਇੱਥੇ ਨੱਚਦਾ ਟੱਪਦਾ ਫਿਰੇ। ਦੋ ਤਿੰਨ ਦਿਨ ਦਾ ਇਵੇਂ ਹੀ ਕਰ ਗਿਆ, ਉਹ ਬਸ ਲਿਆ ਲਿਆ ਕੇ ਦੇਈ ਗਿਆ, ਅਤੇ ਉਹ ਬਸ ਕਰੀ ਗਿਆ। ਫਿਰ ਜਦੋਂ ਦੇਖਿਆ ਵੀ ਇਹਨੂੰ ਪਤਾ ਨਹੀਂ ਚੱਲਿਆ, ਫਿਰ ਇੱਕ ਦਿਨ ਕਹਿਣ ਲੱਗਿਆ, ਨਾਚਲ ਸਿਆਓ, ਆ ਜਿਹੜਾ ਤੂੰ ਰਗੜ ਰਗੜ ਪੀਂਦਾ ਰਿਹਾ, ਤੈਨੂੰ ਪਤਾ ਕੀ ਸੀ? ਕਹਿੰਦਾ ਕੀ ਸੀ? ਕਹਿੰਦਾ ਗੇਂਦੇ ਦੇ ਪੱਤੇ ਸੀ। ਕਹਿੰਦਾ ਬਸ ਮੈਂ ਇਸੇ ਕਰਕੇ ਮੈਂ ਦੇਖਿਆ ਵੀ ਨਸ਼ਾ ਨਹੀਂ ਆਉਂਦਾ ਉੱਥੇ, ਫਿਰ ਡਿੱਗ ਪਤਾ ਕਿ ਨਸ਼ੇ ਨੁਸ਼ਿਆਂ ਦਾ ਹਾਲ ਇਹੋ ਜਿਹਾ ਹੁੰਦਾ, ਬਸ ਫਿਰ ਉਹ ਲਾ ਲੈਂਦੇ ਚਮਚਾ ਚੁਮਚਾ ਜਾਂ ਰਗੜਾ ਜਾਂ ਮਗਰੋਂ, ਬਸ ਫਿਰ ਨਸ਼ਾ ਤਾਂ ਆਉਂਦਾ ਨਹੀਂ ਹੁੰਦਾ ਹੈ। ਕਵੀ ਕਹਿੰਦਾ ਵੀ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਹੈ, ਇਹ ਅਸਲੀ ਕਹਿੰਦੇ ਭੰਗ ਦਾ ਨਸ਼ਾ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਜਿਵੇਂ ਰਾਤ, ਜਿਵੇਂ ਕਿਹਾ ਵਿਦਵਾਨ ਨੇ। ਇੱਥੇ ਕਹਿ ਰਿਹਾ ਕਿਉਂਕਿ ਕਵੀ ਸੰਤੋਖ ਸਿੰਘ ਆਪ ਵੀ ਲਾ ਲੈਂਦਾ ਸੀ ਗਾੜਾ ਗੁਫਾ, ਜਿਸ ਕਰਕੇ ਇੱਥੇ ਮੰਗਲੀ ਕਰ ਰਿਹਾ ਹੈ, ਦੱਸ ਰਿਹਾ ਵੀ ਮੈਂ ਵੀ ਪੀਂਦਾ। ਕਹਿੰਦੇ ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਧਿਆਨ ਹੈ, ਇਹ ਕਹਿੰਦੇ ਭੰਗ ਦਾ ਨਸ਼ਾ, ਮੈਂ ਆਪਣੇ ਮਨ ਨੂੰ ਚੜਾ ਕੇ। ਤਜ ਹੋ ਸਿਆਨ ਪਸਰਬ ਕੋ। ਸਾਰੀਆਂ ਜਿਹੜੀਆਂ ਸਿਆਣਪਾਂ ਚੁਸਤੀਆਂ ਚਲਾਕੀਆਂ ਉਹਨਾਂ ਨੂੰ ਮੈਂ ਛੱਡਦੀ ਹਾਂ। ਰੱਬ ਹੋ ਏਕ ਪ੍ਰਭ ਰੰਗ। ਇਸ ਤਰ੍ਹਾਂ ਇਸ ਨਸ਼ੇ ਵਿੱਚ ਗੁਨੋਦ ਹੋਇਆ ਹੋਇਆ ਮਹਾਰਾਜ ਦੇ ਇੱਕ ਰੰਗ ਵਿੱਚ, ਪ੍ਰੇਮ ਰੰਗ ਵਿੱਚ ਮੈਂ ਰੰਗਿਆ ਜਾਵਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਜੀ ਸੁਣਹੋ ਕਹਾਣੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਜਿਹੜੀ ਅਗਲੀ ਕਹਾਣੀ ਕੀ ਕਥਾ, ਉਹ ਸੁਣੋ ਮੇਰੇ ਪਾਸੋਂ। ਰਹੇ ਗ੍ਰਾਮ ਨਿਜ ਸ੍ਰੀ ਗੁਣ ਖਾਨੇ। ਜਿਹੜਾ ਅਦਰੇ ਰਹਿਮਾਨ ਹੈ ਤੇ ਅਵਾਰੇ ਖਾਨ ਹੈ, ਮਾਲੋ ਸੇਖ ਹੈ, ਸਾਰਿਆਂ ਨੂੰ ਮਹਾਰਾ ਨਜ਼ਰੀ ਨਜ਼ਰ ਨਿਹਾਲ ਕਰਕੇ, ਉਸ ਤੋਂ ਬਾਅਦ ਫਿਰ ਜੋ ਆਪਣਾ ਨਿਜ ਪਿੰਡ ਹੈ ਸ੍ਰੀ ਕਰਤਾਰਪੁਰ ਸਭਾ ਨਵਾਂ ਵਸਾਇਆ, ਗੁਣਾਂ ਦੀ ਖਾਣੋ ਦੇ ਵਿੱਚ ਫਿਰ ਟਿਕੇ ਰਹੇ। ਬੀਤਤ ਭਇਓ ਕਿਤਕ ਤੇ ਕਾਲਾ। ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਹਿੰਦਿਆਂ ਰਹਿੰਦਿਆਂ ਜਦੋਂ ਕੁਝ ਕੁ ਸੰਗਾਂ ਬੀਤ ਗਿਆ, ਲੰਘ ਗਿਆ, ਬਸਰ ਹੋ ਗਿਆ ਹੈ। ਮਹਿਮਾ ਜਹ ਤਹ ਬੜੀ ਵਿਸਾਲਾ। ਜਿੱਥੇ ਕਿੱਥੇ ਹਰ ਪਾਸੇ ਗੁਰੂ ਨਾਨਕ ਸਾਹਿਬ ਦੀ ਮਹਾਨ ਮਹਿਮਾ ਵਡਿਆਈ ਪਦ ਫੁੱਲ ਗਈ ਹੈ। ਦਰਸ਼ਨ ਕਰਨ ਹੇਤ ਨਰ ਆਵੇ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਬੇਨਤੀ ਪੁਰਸ਼ ਆਉਂਦੇ ਹਨ। ਧਰੇ ਕਾਮਨਾ ਫਲ ਕੋ ਪਾਵੇ। ਜੋ ਕੋਈ ਕਾਮਨਾ ਰੱਖ ਕੇ ਆਉਂਦੇ ਆ ਮਹਾਰਾਜ ਦੇ ਦਰਸ਼ਨ ਕਰਕੇ, ਉਹੀ ਫਲ ਪਾਵੇ ਰੱਬ ਪਾ ਲੈਂਦੇ, ਉਹ ਲੱਭ ਜਾਂਦਾ ਹੈ। ਮਨੋ ਪ੍ਰਕਾਸ਼ੀ ਕੀਰਤ ਜੌਨਾ। ਭਾਈ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ, ਮਨ ਨੂੰ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਰਤੀ ਹੈ ਵਡਿਆਈ ਹੈ, ਚੰਦਰਮਾ ਦੀ ਚਾਮਣੀ ਵਾਂਗ ਕਹਿੰਦੇ ਹਰ ਪਾਸੇ ਪ੍ਰਕਾਸ਼ੀ ਹੋਈ ਹੈ। ਪਸਰੀ ਭਲੀ ਚੌਦਹੂੰ ਧੋਨਾ। ਕੀਰਤੀ ਰੂਪੀ ਜਿਹੜੀ ਚਾਣੀ ਹੈ ਚੰਗੀ ਤਰ੍ਹਾਂ 14 ਲੋਕਾਂ ਵਿੱਚ ਹੀ ਫੈਲ ਗਈ ਹੈ। ਸੰਤ ਚਕੋਰ ਹਿਰਦੇ ਹਰ ਖਾਏ। ਹਾਂ, ਮਹਾਰਾਜ ਦੀ ਜਿਹੜੀ ਕੀਰਤੀ ਰੂਪੀ ਚਾਨੀ ਉਹਨੂੰ ਦੇਖ ਕੇ ਸੰਤਾਂ ਰੂਪੀ ਜਿਹੜੇ ਚਕੋਰ ਹਨ ਉਹ ਹਿਰਦੇ ਵਿੱਚ ਖੁਸ਼ ਹੋ ਗਏ ਹਨ। ਦੰਬ ਦੁਹਾਗਨ ਕੋ ਦੁੱਖ ਦਾਏ। ਮਹਾਰਾਜ ਦੀ ਮਹਿਮਾ ਵਡਿਆਈ ਰੂਪੀ ਜਿਹੜੀ ਚਾਨਣੀ ਹੈ, ਜਿਹੜੇ ਪਖੰਡੀ ਆ ਦੁਹਾਗਰਾਂ ਵਰਗੇ ਛੁੱਟਣਾ ਵਰਗੇ ਹੈ, ਉਹਨਾਂ ਨੂੰ ਇਹ ਦੁਖਦਾਈ ਹੋ ਰਹੀ ਹੈ। ਨਿੰਦਕ ਚੱਕਵੇ ਪੀਰਾ ਪਾਏ। ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਨ ਵਾਲੇ ਨਿੰਦਕ ਉਹ ਚੱਕਵਿਆਂ ਵਾਂਗ ਹੈ, ਉਹਨਾਂ ਨੇ ਮਹਿਮਾ ਵਡਿਆਈ ਦੇਖ ਕੇ ਪੀੜਾ ਪਾਈ, ਤਕਲੀਫ ਪਾਈ ਹੈ। ਉਡਗਨ ਸਿੱਖਨ ਸਹਿਤ ਸੁਹਾਈ। ਧਾਰਿਆ ਰੂਪੀ ਸਿੱਖਾਂ ਦੇ ਸਹਿਤ ਮਹਾਰਾਜ ਦੀ ਜਿਹੜੀ ਕੀਰਤੀ ਰੂਪ ਚਾਨਣੀ ਬੜੀ ਸੋਭਨੀਕ ਹੈ, ਸਭ ਨੇ ਹਿਰਦਿਆ ਰੂਪ ਆਕਾਸ਼ ਵਿੱਚ। ਹਿੰਦੂ ਤੁਰਕ ਅਧਿਕ ਚੱਲ ਆਵੇ ਹੈ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਉਹ ਗਿਣਤੀ ਵੀ ਜਿੱਥੇ ਬਨ ਬਨ ਕੇ ਚਲੇ ਆਉਂਦੇ ਹਨ। ਸ੍ਰੀ ਨਾਨਕ ਕੇ ਚਰਨ ਮਨਾਵੇ ਹੈ। ਦੋਵੇਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਨੂੰ ਮਨਾਉਂਦੇ ਪੂਜਦੇ ਹਨ। ਇੱਕ ਮੁਰੀਦ ਸਿੱਖ ਇੱਕ ਹੋਵੇ ਹੈ। ਇੱਕ ਮਹਾਰਾਜ ਦੇ ਮੁਸਲਮਾਨ ਜਿਹੜੇ ਆ ਕੇ ਮੁਰੀਦ ਬਣਦੇ ਹੈ, ਇੱਕ ਜਿਹੜੇ ਹਿੰਦੂ ਆ ਕੇ ਸਿੱਖ ਬਣਦੇ ਹਨ ਉਪਦੇਸ਼ ਲੈ ਕੇ। ਦਰਸ਼ਨ ਪਰਸਤ ਕਲਮਲ ਖੋਵੇ ਹੈ। ਮਹਾਰਾਜ ਦੇ ਦਰਸ਼ਨ ਕਰਦੇ, ਚਰਨਾਂ ਨੂੰ ਛੋਹਦੇ, ਪਾਪਾਂ ਨੂੰ ਇਉਂ ਨਾਸ ਕਰਦੇ ਗੁਆਉਂਦੇ ਹਨ। ਗ੍ਰਾਮ ਨਗਰ ਰਹੀ ਨਰ ਜੇਤੇ। ਜਿੰਨੇ ਲੋਕ ਗ੍ਰਾਮਾਂ ਪਿੰਡਾਂ ਵਿੱਚ ਜਾਂ ਵੱਡੇ ਨਗਰਾਂ ਵਿੱਚ ਰਹਿੰਦੇ ਹਨ, ਸ੍ਰੀ ਗੁਰ ਕੀਰਤ ਕਰਹੀ ਤੇਤੇ, ਸਾਰੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਕਰਦੇ ਹਨ। ਬ੍ਰਹਮਚਾਰੀ ਬੈਰਾਗੀ ਜੋ, ਭਾਵੇਂ ਕੋਈ ਬ੍ਰਹਮਚਾਰੀ ਹੈ, ਭਾਵੇਂ ਕੋਈ ਬੈਰਾਗੀ ਮਦਾ ਧਾਰਨੀ, ਜੋਗੀ ਸੰਨਿਆਸੀ ਹੋਇ ਕੋ, ਜਾਂ ਜੋਗੀ ਹੈ ਕੰਨਪਟ ਹੈ, ਜਾਂ ਕੋਈ ਸੰਨਿਆਸੀ ਹੈ, ਦੱਤਾਤਰੇ ਦਾ ਪੈਰੋਕਾਰ ਹੈ, ਨੀਚ ਕੇ ਉੱਚ ਰਾਜ ਕੈ ਰੰਕਾ, ਭਾਵੇਂ ਨੀਚ ਜਾਤੀ ਦਾ ਹੈ, ਭਾਵੇਂ ਉੱਚੀ ਜਾਤੀ ਦਾ ਹੈ, ਜਾਂ ਰਾਜਾ ਹੈ, ਜਾਂ ਕੋਈ ਕੰਗਾਲ ਹੈ, ਜਸ ਉਚਾਰ ਹੈ ਸਭ ਅਕਲੰਕਾ, ਸਾਰੇ ਜੋ ਕਲੰਕਾਂ ਤੋਂ ਰਹਿਤ ਗੁਰੂ ਨਾਨਕ ਸਾਹਿਬ ਉਹਨਾਂ ਦਾ ਸ੍ਰੇਸ਼ਟ ਜਸ ਉਚਾਰਦੇ ਜਸ ਕਰਦੇ ਹਨ। ਪੰਡਤ ਅਪਰ ਅਪੰਡਤ ਜਹਿਤ ਹੈ। ਹੋਰ ਜਿਹੜੇ ਕੋਈ ਵਿਦਵਾਨ ਹਨ, ਇਸੇ ਤਰ੍ਹਾਂ ਜਿਹੜੇ ਅਨਪੜ੍ਹ ਲੋਕ ਹੈ, ਜਿੱਥੇ ਕਿੱਥੇ ਹਰ ਪਾਸੇ ਹੀ ਸ੍ਰੀ ਗੁਰ ਕੀਰਤ ਕਰਹੀ ਮਹਿ ਮਹਿ, ਗੁਰੂ ਮਹਾਰਾਜ ਦੀ ਮਹਾਨ ਮਹਿਮਾ ਵਡਿਆਈ ਧਰਤੀ ਤੇ ਰਹਿੰਦੇ ਕਰ ਰਹੇ ਆ ਸਾਰੇ ਹੀ। ਪੁਰ ਕਰਤਾਰ ਵਿਖੇ ਨਰ ਨਾਰੀ। ਕਰਤਾਰਪੁਰ ਸਾਹਿਬ ਦੇ ਵਿੱਚ ਜਿੰਨੇ ਇਸਤਰੀ ਪੁਰਸ਼ ਹਨ, ਰਹਿ ਸਦੀਵ ਭੀੜ ਭਰ ਭਾਈ, ਮਰਜ਼ੀ ਦੇਖਿਆ ਜਾਏ ਹਮੇਸ਼ਾ ਕਹਿੰਦੇ ਇੱਥੇ ਭੀੜ ਭਰੀ ਰਹਿੰਦੀ, ਤਕੜੀ ਦਰਸ਼ਨ ਕਰਨ ਵਾਲਿਆਂ ਦਾ ਤਾਤਾ ਹੀ ਲੱਗਾ ਰਹਿੰਦਾ ਹੈ। ਸਵਾ ਜਾਮ ਸਵਾ ਜਾਮ ਨਿਸਦਿਨ ਨਿਸ ਰਹੇ ਸਦਾ। ਇਹ ਹਮੇਸ਼ਾ ਕਹਿੰਦੇ ਮਰਜ਼ਾਦਾ ਹੈ, ਜਦੋਂ ਸਵਾ ਪਹਿਰ ਰਾਤ ਰਹਿ ਜਾਂਦੀ ਹੈ। ਹੋਤ ਕੀਰਤਨ ਸਭ ਸੁਖਦਾਇ, ਸਾਰਿਆਂ ਨੂੰ ਸੁਖ ਦੇਣ ਵਾਲਾ ਗੁਰਬਾਣੀ ਦਾ ਕੀਰਤਨ ਹੈ ਉਹ ਸ਼ੁਰੂ ਹੋ ਜਾਂਦਾ ਹੈ। ਪਹਿਰ ਨਿਸਾਕਸੋ ਸੰਗਤ ਮੇਲਾ, ਪਹਿਰ ਰਾਤ ਰਹਿੰਦਿਆਂ ਹੋਇਆ ਸੰਗਤ ਦਾ ਜਿਹੜਾ ਜੋੜ ਮੇਲਾ ਹੈ ਇਕੱਠ ਹੈ ਉਹ ਸ਼ੁਰੂ ਹੋ ਜਾਂਦਾ ਹੈ। ਸ਼ਬਦ ਵਿਚਾਰਨ ਹੋਤ ਸੁਹੇਲਾ, ਜਿਹੜੇ ਗੁਰਬਾਣੀ ਦੇ ਸ਼ਬਦ ਹੈ ਉਹਨਾਂ ਦਾ ਵਿਚਾਰ ਜਿਹੜਾ ਹੈ ਉਹ ਕਥਾ ਵਾਰਤਾ ਹੈ ਜੋ ਬਹੁਤ ਸੁਖਦਾਈ ਹੈ ਹੁੰਦੀ ਹੈ। ਏਕ ਬਾਲਕੋ ਕੀਰਤਨ ਕਾਲਾ, ਜਦੋਂ ਗੁਰੂ ਨਾਨਕ ਸਾਹਿਬ ਜੀ ਕੀਰਤਨ ਤੋਂ ਬਾਅਦ ਉਹ ਸ਼ਬਦ ਦੀ ਵਿਚਾਰ ਕਰਦੇ ਕਥਾ ਵਿਆਖਿਆ ਕਰਦੇ ਹੈ ਉਸ ਵੇਲੇ ਕਹਿੰਦੇ ਇੱਕ ਜਿਹੜਾ ਬੱਚਾ ਹੈ ਏਕ ਬਾਲ ਕੀਰਤਨ ਕਾਲਾ, ਜਦੋਂ ਕੀਰਤਨ ਦਾ ਸਮਾਂ ਪ੍ਰਾਰੰਭ ਹੋ ਜਾਂਦਾ ਹੈ ਕੀਰਤਨ ਦੇ ਸਮੇਂ, ਸੁਣਤ ਰਹਿ ਕਰ ਪ੍ਰੇਮ ਵਿਸਾਲਾ, ਬਹੁਤਾ ਪ੍ਰੇਮ ਪਿਆਰ ਕਰਕੇ ਤੇ ਕੀਰਤਨ ਕਰਦਾ ਰਹਿੰਦਾ ਹੈ। ਪ੍ਰਭ ਪਿੱਛੇ ਠਾਡੇ ਹੋਇ ਸੋਏ, ਪਰ ਇਹ ਜਿਹੜਾ ਬੱਚਾ ਹੈ ਨਾ ਜਦੋਂ ਕੀਰਤਨ ਸ਼ੁਰੂ ਹੁੰਦਾ ਮਹਾਰਾਜ ਕਰਦੇ ਹੈ ਜਾਂ ਰਾਗੀ ਸਾਹਿਬਾਨ ਕਰਦੇ ਹੈ ਤੇ ਗੁਰੂ ਮਹਾਰਾਜ ਦੇ ਪਿੱਠ ਪਿੱਛੇ ਇਹ ਜਿਹੜਾ ਬੱਚਾ ਜਿਹਦਾ ਨਾਂ ਤਾਰੂ ਪੋਪਟ ਸੀ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ, ਇਹ ਕਹਿੰਦੇ ਪਿੱਛੇ ਮਹਾਰਾਜ ਦੇ ਖੜੋਤਾ ਰਹਿੰਦਾ ਹੈ। ਭੋਗ ਕੀਰਤਨ ਕੋ ਜਬ ਹੋਏ, ਇਸ ਵੇਲੇ ਕਹਿੰਦੇ ਕੀਰਤਨ ਦਾ ਭੋਗ ਪੈ ਜਾਂਦਾ ਸਮਾਪਤੀ ਹੋ ਜਾਂਦੀ ਹੈ। ਬੰਧਨ ਕਰਕੇ ਸਦਨ ਸਿਧਾਵੇ, ਫਿਰ ਜਿਹੜਾ ਬੱਚਾ ਹੈ ਜਾਨੀ ਤਾਰੂ ਹੈ ਮਹਾਰਾਜ ਮੱਥਾ ਟੇਕ ਕੇ ਤੇ ਘਰ ਵੱਲ ਨੂੰ ਚਲਾ ਜਾਂਦਾ। ਇਸ ਬਿਧ ਨਿਤ ਪ੍ਰਤ ਸੋ ਆਵੈ, ਇਸ ਤਰ੍ਹਾਂ ਇਹ ਜਿਹੜਾ ਛੋਟਾ ਜਿਹਾ ਬੱਚਾ ਹਮੇਸ਼ਾ ਹੀ ਚੱਲ ਕੇ ਆਉਂਦਾ ਹੈ। ਇੱਕ ਦਿਨ ਸ੍ਰੀ ਗੁਰ ਬੈਨ ਬਖਾਨੇ, ਇੱਕ ਦਿਨ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਗੁਰਸਿੱਖਾਂ ਨੂੰ, ਬਾਰਿਕ ਕੋ ਘਰ ਦੇ ਹੁਣ ਜਾਣੇ, ਜਿਹੜਾ ਇਹ ਛੋਟਾ ਜਿਹਾ ਬੱਚਾ ਸਵਾ ਪਹਿਰ ਰਾਤ ਰਹਿੰਦਿਆਂ ਕੀਰਤਨ ਸੁਣਨ ਆਉਂਦਾ ਹੈ ਸਾਡੇ ਪਿੱਛ ਪਿੱਛੇ ਖੜ ਕੇ ਤੇ ਕੀਰਤਨ ਸੁਣਦਾ ਹੈ, ਉਹਨੂੰ ਵੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਤੁਸੀਂ ਘਰੇ ਨਹੀਂ ਜਾਣ ਦੇਣਾ ਹੈ। ਸਿੱਖਾਂ ਗਹਿਕੈ ਤੇਹ ਤਤਕਾਲਾ, ਇਸ ਕਰਕੇ ਗੁਰਸਿੱਖਾਂ ਨੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਹੈ ਤੇ ਬੱਚਾ ਘਰ ਵੱਲ ਨੂੰ ਜਾਣ ਲੱਗਿਆ ਉਹਨਾਂ ਨੇ ਫੜ ਕੇ, ਠਾਡੋ ਕੀਨ ਹਦੂਰ ਕਿਰਪਾਲਾ, ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆ ਖੜਾ ਕੀਤਾ ਉਸ ਬੱਚੇ ਨੂੰ। ਦੋਹਰਾ ਬਾਲਕ ਕੋ ਭੂਜਨ ਕੀਓ, ਉਸ ਵੇਲੇ ਬੱਚੇ ਦੇ ਤਾਈ ਤਾਰੂ ਦੇ ਤਾਈ ਪੁੱਛਣਾ ਕੀਤਾ ਸਤਿਗੁਰਾਂ ਨੇ, ਕਿਉਂ ਨਿੰਦਰਾ ਕੋ ਤਿਆਗ, ਛੋਟੀ ਜੀ ਉਮਰ ਵਾਲੇ ਬੱਚੇ ਤੂੰ ਆ ਜਿਹੜੀ ਬੱਚਿਆਂ ਨੂੰ ਨੀਂਦ ਬੜੀ ਪਿਆਰੀ ਹੁੰਦੀ ਹੈ ਤੇ ਉਹ ਨੀਂਦ ਨੂੰ ਛੱਡ ਕੇ ਸਵਾ ਜਾਮ ਨਿਸ ਰਹੇ ਤੇ ਵੀ ਸਵਾ ਕੁਪਹਿਰ ਰਾਤ ਬਾਕੀ ਰਹਿ ਜਾਂਦੀ ਹੈ। ਘਰ ਆਵਤ ਅਨੁਰਾਗ, ਨੀਂਦ ਛੱਡ ਕੇ ਬੜਾ ਪ੍ਰੇਮ ਪਿਆਰ ਕਰਕੇ ਕੀਰਤਨ ਸੁਣ ਲਈ ਚੱਲ ਕੇ ਆਉਣਾ ਹੈ ਹਰ ਰੋਜ਼। ਚੌਪਈ ਹਾਸ ਖੇਲ ਪੁਨ ਸਵਨ ਸੁਖਾਰੇ, ਕਿਉਂਕਿ ਬੱਚੇ ਇਸ ਸਮੇਂ ਤਾਂ ਹੱਸਣਾ ਖੇਲਣਾ ਇਸ ਤਰ੍ਹਾਂ ਸੌ ਲੈਣਾ ਖਾ ਪੀ ਕੇ, ਬਾਲ ਬੈਸ ਮੈਂ ਇਨ ਸੋ ਪਿਆਰੇ, ਜਦੋਂ ਬਾਲ ਕੁਮਰਾ ਹੁੰਦੀ ਉਦੋਂ ਇਹ ਕਹਿੰਦੇ ਤਿੰਨ ਚੀਜ਼ਾਂ ਨਾਲ ਜ਼ਿਆਦਾ ਪਿਆਰ ਹੁੰਦਾ, ਜਾਂ ਹੱਸਦਾ ਹੁੰਦਾ ਜਾਂ ਖੇਲਦਾ ਹੁੰਦਾ ਜਾਂ ਖਾਣ ਪੀਣ ਨਾਲ ਉਹਦਾ ਜ਼ਿਆਦਾ ਪ੍ਰੇਮ ਹੁੰਦਾ ਹੈ। ਸੋ ਤਜ ਕੈ ਸਤ ਸੰਗਤ ਮਾਹੀ, ਕਹਿੰਦੇ ਉਹ ਵੀ ਤੂੰ ਸੋਣਾ ਵੀ ਖਾਣਾ ਵੀ ਇਸੇ ਤਰ੍ਹਾਂ ਖੇਲਣਾ ਇਹ ਤਿੰਨੇ ਛੱਡ ਕੇ ਇਹ ਸਤਸੰਗਤ ਵਿੱਚ ਆਵਤ ਵਖਤ ਖੁਸ਼ਾਵਤ ਨਾਹੀ, ਕਹਿੰਦੇ ਹਰ ਰੋਜ਼ ਤੂੰ ਸਵਾ ਪਹਿਰ ਰਾਤ ਦੇ ਰਹਿੰਦੇ ਆ ਜਾਂਦਾ, ਤੂੰ ਸਮਾਂ ਖੁ ਜਾਂਦਾ ਨਹੀਂ ਹੈ, ਔਰ ਰੋਜ਼ ਦੀ ਰੋਜ਼ ਪੱਕੇ ਤੌਰ ਤੇ ਤੁਸੀਂ ਆਉਣਾ ਹੈ। ਬਾਲਕ ਤਬ ਹੀ ਦੁਆਕਰ ਜੋਰੇ, ਉਸ ਵੇਲੇ ਤਾਰੂ ਨਾਮ ਦੇ ਸਿੱਖ ਬੱਚੇ ਨੇ ਦੋਵੇਂ ਹੱਥ ਜੋੜੇ ਹਨ, ਕਹਿਣ ਲੱਗਿਓ ਸੁਣੀਏ ਪ੍ਰਭ ਮੋਰੇ। ਕਹਿਣ ਲੱਗਾ ਹੈ ਮੇਰੇ ਮਾਲ ਗੁਰੂ ਨਾਨਕ ਸਾਹਿਬ ਸੁਣੋ ਆਪ, ਇੱਕ ਦਿਨ ਮਾਤਾ ਮੋਹ ਪਠਾਇਆ, ਮਾਰਾ ਮੈਨੂੰ ਕਿੱਥੋਂ ਲੱਗਣ ਲੱਗੀ, ਇੱਕ ਦਿਨ ਮੇਰੀ ਮਾਂ ਕੋਈ ਢਿੱਲੀ ਮੱਠੀ ਹੋ ਗਈ, ਇਹਨੇ ਮੈਨੂੰ ਭੇਜਿਆ। ਹਿਤ ਆਹਾਰ ਪਾਵਕ ਮੰਗਵਾਇਆ, ਬੱਚੇ ਅੱਜ ਅੱਗ ਹੈ ਨੀ ਇਹ ਚੁੱਲ੍ਹੇ ਵਿੱਚ, ਤੇ ਇਸ ਕਰਕੇ ਆਪਾਂ ਅੱਗ ਬਾਲਣੀ ਹੈ। ਗੁਆਂਢ ਦੇ ਵਿੱਚੋਂ ਤੂੰ ਅੱਗ ਲਿਆ, ਮੈਥੋਂ ਮਾਤਾ ਨੇ ਅੱਗ ਮੰਗਵਾ ਲਈ। ਬਹਰੋ ਮੁਝਦੇ ਜਾਏ ਨਾ ਬਾਰੀ, ਫਿਰ ਮੈਨੂੰ ਕਿਹਾ ਵੀ ਬੱਚੇ ਤੂੰ ਆ ਲੱਕੜੀਆਂ ਜਿਹੀਆਂ ਇਕੱਠੀਆਂ ਕਰਕੇ ਤੇ ਅੱਗ ਜਗਾ, ਅੱਗ ਬਾਲ। ਤੇ ਮੈਂ ਮਾਰਾ ਉਹ ਲੱਕੜੀਆਂ ਜਿਹੀਆਂ ਇਕੱਠੀਆਂ ਕਰ ਲਈਆਂ ਤੇ ਫੁੱਕਾਂ ਜਿਹੀਆਂ ਮਾਰਨ ਲੱਗਿਆ, ਅੱਗ ਮੈਥੋਂ ਬਾਲੀ ਨਾ ਗਈ। ਤਬ ਮਾਤਾ ਅਸ ਗਿਰਾ ਉਚਾਰੀ, ਮਾਤਾ ਨੇ ਮੇਰੇ ਵੱਲ ਦੇਖ ਕੇ ਵੀ ਫੁੱਕਾਂ ਜਿਹੀਆਂ ਮਾਰੀ ਜਾਂਦਾ, ਉੱਤੇ ਬੜੀਆਂ ਬੜੀਆਂ ਲੱਕੜਾਂ ਰੱਖੀ ਬੈਠਾ, ਇਉਂ ਮੈਨੂੰ ਮਾਂ ਨੇ ਆਖਿਆ। ਛੋਟੀ ਸਮਦਾ ਉਪਰ ਪਾਏ, ਪੁੱਤਰ ਇਉਂ ਜਿਹੜੀ ਵੱਡੀਆਂ ਜਿਹੀਆਂ ਲੱਕੜਾਂ ਤੂੰ ਰੱਖਦੀਆਂ ਉਹ ਤਾਂ ਉਹਨੂੰ ਫੁੱਕਾ ਮਾਰਨ ਬਣਨੀਆਂ, ਪਹਿਲਾਂ ਨਿੱਕੀਆਂ ਨਿੱਕੀਆਂ ਜਿਹੜੀਆਂ ਨਾ ਲੱਕੜਾਂ ਜਿਹੀਆਂ ਭੂਰਾ ਚੂਰਾ ਜਾ ਉਹ ਰੱਖ ਤੇ ਫੇਰ ਫੂਕ ਮਾਰ, ਫੇਰ ਬਲ ਪਾਊਗੀ। ਤਿੰਨ ਪਰ ਦੀਰਗ ਦੀਜੈ ਲਾਏ, ਇਸ ਤਰ੍ਹਾਂ ਛੋਟੀਆਂ ਛੋਟੀਆਂ ਲੱਕੜਾਂ ਦੇ ਉੱਪਰ ਫਿਰ ਤੂੰ ਵੱਡੀਆਂ ਵੱਡੀਆਂ ਲਾ ਦਈ, ਫਿਰ ਅੱਗ ਬਲ ਪਾਊ ਗਈ। ਸੁਣ ਕੇ ਸਿੱਖ ਬਾਰ ਮੈਂ ਦੀਨੀ, ਇਹ ਗੁਰੂ ਨਾਨਕ ਸਾਹਿਬ ਆਪਣੀ ਮਾਂ ਦੀ ਸਿੱਖਿਆ ਸੁਣ ਕੇ ਉਵੇਂ ਕੀਤਾ। ਉਹ ਅੱਗ ਦੇ ਉੱਪਰ ਨਿੱਕੀਆਂ ਨਿੱਕੀਆਂ ਲੱਕੜਾਂ ਜਿਹੀਆਂ ਰੱਖ ਕੇ ਤੇ ਫਿਰ ਫੁੱਕਾਂ ਜਿਹੀਆਂ ਮਾਰਤੀਆਂ, ਜਦੋਂ ਬਲ ਪਈ ਫਿਰ ਵੱਡੀਆਂ ਲੱਕੜਾਂ ਰੱਖਤੀਆਂ, ਉਹ ਪੂਰੀ ਅੱਗ ਬਲ ਪਈ ਤੇ ਉਹ ਮੈਂ ਬਾਲਦੀ ਅੱਗ ਨਹੀਂ। ਭਿੱਖ ਗਿਣਤੀ ਔਰ ਭਈ ਨਵੀਨੀ, ਛੋਟੀਆਂ ਲੱਕੜਾਂ ਜਦੋਂ ਰੱਖੀਆਂ ਤੇ ਫੂਕ ਜੀ ਮਾਰੀ ਹੈ ਤੇ ਅੱਗ ਬਲ ਪਈ, ਮੇਰੇ ਮਨ ਵਿੱਚ ਨਵੀਂ ਕਹਿੰਦੇ ਵਿਚਾਰ ਪੈਦਾ ਹੋਇਆ ਹੀ ਉਸ ਵੇਲੇ। ਅਗਨ ਕਾਲ ਕਾ ਏਕ ਸੁਭਾਊ, ਸਿਆਣੇ ਕਹਿੰਦੇ ਹੁੰਦੇ ਆ ਵੀ ਅਗਨੀ ਦਾ ਤੇ ਜਿਹੜੀ ਮੌਤ ਹੈ ਦਾ ਇੱਕੋ ਜਿਹਾ ਹੀ ਸੁਭਾਅ ਹੈ। ਛੋਟਾ ਵੱਡਾ ਨ ਜਾਣਤ ਕਾ, ਜਿਹੜੀ ਮੌਤ ਹੈ ਨਾ ਵੀ ਇਹ ਛੋਟੀ ਉਮਰ ਦਾ ਹੈ ਜਾਂ ਵੱਡੀ ਉਮਰ ਦਾ ਹੈ, ਇਹ ਵੀ ਜਾਣਦੀ ਨਹੀਂ ਹੈ। ਇਹ ਜਦੋਂ ਜੀ ਕਰਦਾ ਉਹਨੂੰ ਮਾਰ ਦਿੰਦੀ, ਇਸੇ ਤਰ੍ਹਾਂ ਅਗਨੀ ਦਾ ਸੁਭਾਅ ਵੀ ਹੈ, ਇਹ ਵੀ ਵੱਡਾ ਛੋਟਾ ਨਹੀਂ ਦੇਖਦੀ, ਸਭ ਨੂੰ ਸਾੜ ਮਚਾ ਦਿੰਦੀ ਹੈ। ਇੱਕ ਸਮ ਸਭ ਕੋ ਖਾਏ ਨ ਜਾਏ ਸੋ ਜਾਈ, ਇਸ ਤਰ੍ਹਾਂ ਜਿਹੜੀ ਮੌਤ ਹੈ ਅਗਨੀ ਵਾਂਗ ਸਾਰਿਆਂ ਨੂੰ ਕਹਿੰਦੇ ਇੱਕ ਸਮਾਨ ਹੀ ਖਾ ਪੀ ਜਾਂਦੀ, ਨਾਸ ਕਰ ਦਿੰਦੀ ਹੈ। ਨਹਿ ਕੈਸੇ ਹੂੰ ਹੋਤ ਬਚਾਏ, ਮੌਤ ਤਾਂ ਕਿਸੇ ਤਰ੍ਹਾਂ ਕਰਕੇ ਬਚਾ ਨਹੀਂ ਹੋ ਸਕਦਾ ਹੈ। ਤੁਮਰੇ ਦਰਸ਼ਨ ਕੇਰ ਪ੍ਰਭਾਵਾ, ਹੁਣ ਮਾਰਾ ਤੁਹਾਡੇ ਦਰਸ਼ਨ ਕੀਤੇ, ਤੁਹਾਡੇ ਦਰਸ਼ਨ ਦਾ ਜਿਹੜਾ ਤੇਜ ਪ੍ਰਤਾਪ ਹੈ, ਅਸ ਵਿਚਾਰ ਮੇਰੇ ਮਨ ਆ, ਇਸ ਤਰ੍ਹਾਂ ਦਾ ਮੇਰੇ ਮਨ ਦੇ ਵਿੱਚ ਵਿਚਾਰ ਆ ਗਿਆ ਹੈ। ਸੰਗ ਮਾਤ ਕੇ ਅਸ ਮੈਂ ਪ੍ਰਾਹੀ, ਮੈਂ ਆਪਣੇ ਮਾਤਾ ਦੇ ਸਾਥ ਕਹਿੰਦੇ ਇਸ ਤਰ੍ਹਾਂ ਬਚਨ ਕਿਹਾ, ਤਰਨ ਬੈਸ ਹੋਵਾਂ ਕਹਿ ਨਾਹੀ, ਮੇਰੀ ਮਾਂ ਮੇਰੀ ਜਵਾਨ ਉਮਰ ਹੋਵੇ ਕਿ ਨਾ ਹੀ ਹੋਵੇ, ਕੋ ਜਾਣੈ ਲੱਗ ਹੀ ਮਰ ਜਾਵਾਂ, ਕੌਣ ਕੋਈ ਜਾਣਦਾ ਵੀ ਮੈਂ ਛੋਟੀ ਉਮਰ ਦੇ ਵਿੱਚ ਹੀ ਮਰ ਮੁੱਕ ਜਾਵਾਂਗਾ, ਤਾਂ ਤੇ ਸ੍ਰੀ ਪ੍ਰਭ ਕੇ ਗੁਣ ਗਾਵਾਂ। ਇਸ ਕਰਕੇ ਮੈਂ ਮਾਂ ਨੂੰ ਕਿਹਾ ਵੀ ਜਿੰਨਾ ਕੁ ਸਮਾਂ ਹੈਗਾ ਹੈ ਭਾਵੇਂ ਛੋਟੀ ਹੈ ਤੇ ਉਨਾ ਚਿਰ ਮੈਂ ਕੀਰਤਨ ਵਿੱਚ ਜਾ ਕੇ ਮਹਾਰਾਜ ਦੇ ਗੁਣ ਗਾਇਆ ਕਰਾਂ, ਪਰਮੇਸ਼ਰ ਦੀ ਸਿਰ ਸਲਾਘਾ ਕਰਿਆ ਕਰਾਂ ਮਾਂ। ਜਾਨ ਕਾਲ ਕੋ ਡਰ ਸਿਰ ਭਾਰੀ, ਇਸ ਤਰ੍ਹਾਂ ਮਹਾਰਾਜ ਵੀ ਮੌਤ ਦਾ ਜਿਹੜਾ ਡਰ ਹੈ ਉਹ ਆਪਣੇ ਸੀਰ ਤੇ ਬਹੁਤ ਤਕੜਾ ਜਾਣ ਕੇ ਵੀ ਮੌਤ ਬੜੀ ਬੁਰੀ ਬਲਾ ਹੈ, ਪਰਿਓ ਰਹੋ ਮੈਂ ਸ਼ਰਨ ਤੁਮਾਰੀ, ਮਾਰਾ ਮੌਤ ਤੋਂ ਡਰਦਾ ਮੈਂ ਤੁਹਾਡੀ ਚਰਨ ਸ਼ਰਨ ਵਿੱਚ ਪਿਆ ਰਹਿਣਾ, ਰੋਜ਼ ਆਉਣਾ ਹਾਂ ਤੁਹਾਡੀ ਚਰਨ ਸ਼ਰਨ। ਤਜ ਕੈ ਨੀਂਦ ਸੁਣੋ ਪ੍ਰਭ ਗਾਥਾ, ਮਾਰਾ ਸੁਣੋ ਏ ਵੀ ਨੀਂਦ ਛੱਡ ਕੇ ਮੈਂ ਅੰਮ੍ਰਿਤ ਵੇਲੇ ਆ ਕੇ ਜਿਹੜੀ ਇਹ ਕਥਾ ਵਾਰਤਾ ਕੀਰਤਨ ਸੁਣਦਾ। ਅਸ ਕਹਿ ਪੁੰਨ ਬੰਦੇ ਜਗਨਾਥਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜਗਤ ਦੇ ਮਾਲਕ ਗੁਰੂਆਂ ਨੂੰ ਇਹ ਤਾਰੂ ਪਪਟ ਬੱਚੇ ਨੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਚਿੰਨ ਸੰਗਤ ਸੁਣ ਸਿਸ ਬਾਨੀ ਉਹ ਸਵੇਰੇ ਜਿੰਨੀ ਸੰਗਤ ਸੀ ਉਹਨੇ ਇਸ ਤਰ੍ਹਾਂ ਦੇ ਬੱਚੇ ਦੀ ਬਾਣੀ ਬੱਚੇ ਦੀ ਗੱਲ ਸੁਣ ਕੇ ਸਰਬ ਰਹੀ ਹਿਰਦੇ ਬਿਸ ਮਾਨੀ ਸੰਗਤ ਹਿਰਦੇ ਵਿੱਚ ਅਚਰਜ ਹੋ ਗਈ ਅਲਪ ਬੈਸ ਸਤ ਸੰਗ ਮਝਾਰੀ ਛੋਟੀ ਵੀ ਜੀ ਬੱਚੇ ਦੀ ਉਮਰ ਹੈ ਤੇ ਸਤਸੰਗਤ ਵਿੱਚ ਰੋਜ਼ ਆਉਂਦਾ ਨਿਰਮਲ ਕੀਨੀ ਸਮਤ ਵਿਚਾਰੀ ਦੇਖੋ ਕਿੰਨੀਆਂ ਨੇ ਕਹਿੰਦੇ ਨਿਰਮਲ ਵਿਚਾਰ ਕੀਤੀ ਹੈ ਕਿੰਨੀ ਸ੍ਰੇਸ਼ਟ ਮਤ ਹੈ ਕਲਬੁੱਧ ਹੈ ਦੇਖ ਜਗਤ ਧੰਦਾ ਲਪਟਾਇਓ ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਧੰਦਿਆਂ ਵਿੱਚ ਸੰਸਾਰ ਨੂੰ ਕਹਿੰਦੇ ਲਪਟਿਆ ਦੇਖਿਆ ਜਾਂਦਾ ਮਾਇਆ ਮੋਹ ਸਰਬ ਬਿਰ ਮਾਇਓ ਸਾਰਿਆਂ ਨੂੰ ਮਾਇਆ ਦੇ ਮੋਹ ਨੇ ਕਹਿੰਦੇ ਪਰਚਾਇਆ ਭਰਮਾਇਆ ਹੋਇਆ ਦਿਨੇ ਹੇਤ ਭਲੋ ਉਪਦੇਸ਼ਾ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਜਿਹੜਾ ਚੰਗਾ ਉਪਦੇਸ਼ ਦੇਣ ਵਾਸਤੇ ਭਨਿਓ ਸ਼ਬਦ ਤਬ ਸ੍ਰੀ ਜਗਤੇਸ਼ਾ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਕੋ ਇੱਕ ਸਲੋਕ ਵੀ ਜਿਹੜਾ ਸ਼ਬਦ ਕਥਨ ਕੀਤਾ ਸਲੋਕ ਨਾਨਕ ਇਹੋ ਜੀ ਮਛਲੀ ਨਾਨਕ ਸਾਹਿਬ ਜੀ ਕਹਿੰਦੇ ਹੇ ਭਾਈ ਇਹ ਜਿਹੜਾ ਜੀਵ ਹੈ ਤਾਂ ਮੱਛੀ ਵਾਂਗ ਹੈ ਜੀਵਰ ਤ੍ਰਿਸ਼ਨਾ ਕਾਲ ਹਰ ਸਵਾਸ ਜਿਹੜਾ ਤ੍ਰਿਸ਼ਨਾ ਸ਼ਬਦ ਲਫ਼ਜ਼ ਹੈ ਇਹ ਜੀਓ ਨਾਲ ਲਾਉਣਾ ਨਾਨਕ ਇਹ ਤ੍ਰਿਸ਼ਨਾ ਤ੍ਰਿਸ਼ਨਾ ਜੀਓ ਮਛਲੀ ਜੀਵਰ ਕਾਲ ਹਰ ਅਨਵੇ ਕਰ ਲੈਣਾ ਵੀ ਇਹ ਜਿਹੜਾ ਜੀਵ ਤ੍ਰਿਸ਼ਨਾਲੂ ਹੈ ਤ੍ਰਿਸ਼ਨਾ ਵਾਲਾ ਜੀਵ ਆਤਮਾ ਇਹ ਤਾਂ ਮੱਛੀ ਵਾਂਗ ਹੈ ਮੱਛੀ ਮਾਸ ਦੀ ਲਾਲਚੀ ਹੁੰਦੀ ਹੈ ਕੁੰਡੀ ਨਾਲ ਉਹ ਮਾਸ ਦੀ ਬੋਟੀ ਜੀ ਲਾ ਕੇ ਆਉਂਦੇ ਅਤੇ ਉਸੇ ਵੇਲੇ ਡੂੰਘੇ ਪਾਣੀ ਵਿੱਚੋਂ ਆ ਕੇ ਉਹ ਲਾਲਚ ਵਿੱਚੋਂ ਮੂੰਹ ਜਾ ਲੈਂਦੀ ਹੈ ਅਤੇ ਉਹ ਕੁੰਡੀ ਮੂੰਹ ਵਿੱਚ ਸੰਘ ਵਿੱਚ ਫਸ ਜਾਂਦੀ ਅਤੇ ਮਰ ਜਾਂਦੀ ਹੈ ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਤ੍ਰਿਸ਼ਨਾਲੂ ਜੀਓ ਇਹ ਮੱਛੀ ਵਾਂਗ ਹੈ ਜਿਹੜਾ ਕਾਲ ਚੀਵਰ ਵਾਂਗ ਮੇਰੇ ਵਾਂਗ ਹੈ ਮਨੁਆ ਅੰਧ ਨ ਚੇਤ ਜਿਹੜਾ ਅੰਨਾ ਮਨ ਹੈ ਇਹ ਚੇਤੇ ਨਹੀਂ ਕਰਦਾ ਬੜਾ ਅਚਿੰਤਾ ਜਾਲ ਅਚਨ ਚੇਤ ਜਿਹੜਾ ਮੌਤ ਦਾ ਜਾਲ ਹੈ ਕਾਲ ਦਾ ਜਾਲ ਹੈ ਉਹ ਫਾਹੀ ਆ ਪੈਗੀ ਇਹਨੂੰ ਪਤਾ ਹੀ ਨਹੀਂ ਯਾਦ ਹੀ ਰੱਖਦਾ ਹੈ ਨਾਨਕ ਚਿੱਤ ਅਚੇਤ ਹੈ ਕਹਿੰਦੇ ਇਹ ਜਿਹੜਾ ਜੀਵ ਹੈ ਚਿੱਤ ਕਰਕੇ ਚੇਤੇ ਕਰਨ ਤੋਂ ਰਹਿਤ ਬੇਸਮਝ ਹੋਇਆ ਹੋਇਆ ਭੁੱਲਿਆ ਹੋਇਆ ਹੈ ਚਿੰਤਾ ਬੱਧਾ ਜਾ ਤਰ੍ਹਾਂ ਦੀ ਚਿੰਤਾ ਵਿੱਚ ਬੰਨਿਆ ਹੋਇਆ ਨੂੜਿਆ ਇੱਥੋਂ ਚਲਾ ਜਾਂਦਾ ਮਰ ਕੇ ਨਜ਼ਰ ਕਰੇ ਜੇ ਆਪਣੀ ਜੇ ਵਾਹਿਗੁਰੂ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ ਗੁਰੂ ਦੁਆਰਾ ਤਾਂ ਆਪੇ ਲਏ ਮਿਲਾ ਕਹਿੰਦੇ ਇਸ ਤੋਂ ਬਾਹਰ ਕੱਢ ਕੇ ਨਾ ਤੇ ਆਪਣੇ ਸਵੈ ਸਰੂਪ ਨਾਲ ਮਿਲਾ ਲੈਂਦਾ ਜੋੜ ਲੈਂਦਾ ਇਸ ਨੂੰ ਦੋਹਰਾ ਸੁਣ ਸਭ ਨਰ ਗੁਰ ਕੇ ਬਚਨ ਇਹਨੇ ਮਾਈ ਭਾਈ ਸੰਗਤ ਵਿੱਚ ਆਏ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਭਏ ਭਜਨ ਰਤ ਸੋਏ ਸਾਰੇ ਕਹਿੰਦੇ ਭਜਨ ਸਿਮਰਨ ਕਰਨ ਨਾਲ ਪ੍ਰੀਤੀ ਕਰਨ ਵਾਲੇ ਹੋ ਗਏ ਆਤਮ ਗਿਆਨ ਵਿਚਾਰ ਹੀ ਆਤਮਾ ਕੀ ਹੈ ਪਰਮਾਤਮਾ ਕੀ ਹੈ ਇਹ ਗਿਆਨ ਦੀ ਵਿਚਾਰ ਕਰਦੇ ਜਿਸ ਤੇ ਸਭ ਸੁਖ ਹੋਏ ਜਿਸ ਆਤਮਾ ਪਰਮਾਤਮਾ ਦੇ ਗਿਆਨ ਦੀ ਵਿਚਾਰ ਕਰਨ ਨਾਲ ਸਭ ਤਰ੍ਹਾਂ ਦੇ ਸੁਖ ਹੁੰਦੇ ਹਨ ਚੌਪਈ ਕਿਰਪਾ ਦ੍ਰਿਸ਼ਟ ਕਰ ਇਉਂ ਜਗ ਸਾਈ ਹਾਂ ਭਾਈ ਬਾਲਾ ਜੀ ਕਹਿੰਦੇ ਸੰਸਾਰ ਦੇ ਜੋ ਮਾਲਕ ਉਹਨਾਂ ਨੇ ਇਸ ਤਰ੍ਹਾਂ ਕਹਿੰਦੇ ਵੇਦ ਦੀ ਕਿਰਪਾ ਦੀ ਨਿਗਾਹ ਕਰਕੇ ਮਨ ਜੋ ਅਨੇਕਾਂ ਭਗਤ ਦ੍ਰਿੜਾਈ ਅਨੇਕਾਂ ਮਾਈ ਭਾਈ ਨੂੰ ਭਗਤੀ ਕਰਨੀ ਪੱਕਿਆਂ ਕਰਵਾਈ ਹੈ ਇੱਕ ਦਿਨ ਬੈਠੇ ਜਲਦ ਬਿਬੇਕੂ ਹਾਂ ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਇੱਕ ਦਿਨ ਦੀ ਗੱਲ ਹੈ ਗਿਆਨ ਵਿਚਾਰ ਦੇ ਸਮੁੰਦਰ ਸਤਿਗੁਰੂ ਬੈਠੇ ਆ ਸੰਗਤ ਵਿੱਚ ਮੂਲਾ ਕੀੜ ਨਾਮ ਨਰ ਏਕੂ ਮੂਲਾ ਨਾਮ ਦਾ ਕੀੜਾ ਜਿਸ ਦਾ ਗੋਤ ਹੈ ਉਹ ਕੀੜੇ ਕੋਲ ਦਾ ਭਾਈ ਮੂਲਾ ਲਾਉਣ ਦਾ ਇੱਕ ਪੁਰਸ਼ ਆਇਆ ਹੈ, ਗੁਰ ਸਮੀਪ ਚੱਲ ਕੇ ਸੋ ਆਇਓ। ਮੂਲਾ ਕੀੜੇ ਕੋਲ ਦਾ ਗੁਰਸਿੰਘ ਮਹਾਰਾਜ ਦੇ ਕੋਲ ਚੱਲ ਕੇ ਆਇਆ ਹੈ। ਸ਼ਾਂਤ ਭਈ ਮਨ ਦਰਸ਼ਨ ਪਾਇਓ, ਮਹਾਰਾਜ ਦੇ ਦਰਸ਼ਨ ਪਾਏ ਹੈ, ਮਨ ਵਿਛੇਰੇ ਸ਼ਾਂਤੀ ਹੋ ਗਈ ਹੈ। ਔਰ ਵਿਕਾਰ ਸਭ ਨਾਸੇ ਐਸੇ, ਸੀ ਦਰਸ਼ਨਾਂ ਦੀ ਕਲਾ ਵਰਤੀ ਹੈ, ਹਿਰਦੇ ਦੇ ਵਿੱਚ ਜਿਹੜੇ ਵਿਕਾਰ ਸੀ ਐਸੇ ਨਾਸ ਹੋ ਗਏ। ਭਾਵਸ ਹੋਤ ਜਵਾਸੋ ਜੈਸੇ, ਜਿਵੇਂ ਬਰਸਾਤ ਪੈਣ ਦੇ ਨਾਲ ਕਹਿੰਦੇ ਜਿਹੜਾ ਜਵਾਹਾਂ ਸੜ ਮਚ ਜਾਂਦਾ ਹੈ। ਬੰਦ ਹੱਥ ਬੋਲਿਓ ਇਹ ਅਰਥਾ, ਉਸ ਵੇਲੇ ਜਿਹੜਾ ਮੂਲਾ ਕੀੜਾ ਇਹ ਪੁਰਸ਼ ਹੈ, ਦੋਵੇਂ ਹੱਥ ਜੋੜ ਕੇ ਬੋਲਿਆ, ਕਹਿੰਦੇ ਮਹਾਰਾਜ ਇਹ ਜਿਹੜਾ ਅਰਥ ਹੈ, ਮੋਹ ਬਤਾਵੋ ਪ੍ਰਭੂ ਸਮਰਥਾ, ਮਹਾਰਾਜ ਇਸ ਦਾ ਅਰਥ ਕਰਕੇ ਮੈਨੂੰ ਦੱਸੋ, ਆਸ ਅਰਥ ਕਰਕੇ ਦਰਸ਼ਨ ਵਿੱਚ ਸਮਰੱਥ ਹੋ। ਚੰਚਲ ਚੇਤਨ ਜਾਏ ਤਮਾਸ਼ੇ, ਇਸ ਕਰਕੇ ਤਮਾਸ਼ਿਆਂ ਵੱਲ ਨਾ ਜਾਵੇ, ਕਿਉਂਕਿ ਇੱਧਰ ਤਮਾਸ਼ੇ ਵੱਲ ਜਾਣ ਕਰਕੇ ਚਿੱਤ ਚੰਚਲ ਹੋ ਜਾਂਦਾ ਹੈ। ਜੂਏ ਜਾਏ ਨਾ ਖੇਲੇ ਪਾਸੇ, ਇਸੇ ਤਰ੍ਹਾਂ ਕਹਿੰਦੇ ਜਿਹੜਾ ਕੋਈ ਪਾਸੇ ਨਾ ਪਾਸੇ ਦਾ ਹੁੰਦਾ, ਚੌਪੜ ਦਾ ਹੁੰਦਾ, ਕਹਿੰਦੇ ਪਾਸਰ ਜਿੱਥੇ ਚੁੱਕ ਉਹ ਚੌਪੜ ਜਿਹਾ ਵਿਛਿਆ ਹੁੰਦਾ, ਉੱਥੇ ਜੂਆ ਖੇਲਣ ਵਾਸਤੇ ਨਾ ਜਾਵੇ। ਪਾਰ ਬ੍ਰਹਮ ਸੁਣ ਕੇ ਗੁਣ ਖਾਨੇ, ਮਹਾਰਾਜ ਜੋ ਪਰਾਰੂ ਬ੍ਰਹਮ ਵਿਆਪਕ ਸਰੂਪ ਹੈ ਤੇ ਗੁਣਾਂ ਦੀ ਖਾਣ ਹੈ, ਇਹ ਮੂਲੇ ਕੋਲੇ ਤੋਂ ਸੁਣ ਕੇ ਵੀ ਮਹਾਰਾਜ ਦੇ ਅਰਥ ਕਰਕੇ ਦੱਸੋ, ਵਿੱਚ ਤਮਾਸ਼ਿਆਂ ਵਿੱਚ ਜਿਹਨਾਂ ਨਾਵੇ ਚਿਤ ਚੰਚਲ ਹੋ ਜਾਂਦਾ, ਜਿਹੜੀ ਕੋਈ ਬੇਸ਼ਬਾ ਬੂਸ਼ਬਾ ਦਾ ਉਹ ਗੌਣ ਗੁਣ ਤਮਾਸ਼ਾ ਹੁੰਦਾ, ਉੱਧਰ ਨਾ ਜਾਵੇ, ਚਿੱਤ ਚੰਚਲ ਹੋ ਜਾਂਦਾ। ਇਸ ਜਿੱਥੇ ਪਾਸਾ ਚੌਪੜ ਖੇਲਿਆ ਜਾਂਦਾ ਉੱਥੇ ਜੂਆ ਨਾ ਜਾ ਕੇ ਖੇਲੇ। ਮਹਾਰਾਜ ਨੇ ਸੁਣ ਕੇ ਸਲੋਕ ਜਾ ਕਿਰਪਾ ਦ੍ਰਿਸ਼ਟ ਭਿਖ ਬੋਲੇ ਬਾਨੀ, ਮਹਾਰਾਜ ਕਿਰਪਾ ਦੀ ਨਿਗਾਹ ਕਰਕੇ ਤਿਉਂ ਬੋਲੇ ਦੇ ਵੱਲੀ, ਪੂਰਬ ਜੁਗ ਜੋ ਬੀਤ ਗਏ, ਮਹਾਰਾਜ ਕਹਿੰਦੇ ਵੀ ਮੂਲਾ ਕੀੜਾ ਪਹਿਲੇ ਜੁਗ ਜੋ ਕਹਿੰਦੇ ਲੰਘ ਗਏ ਹੈ, ਤਿੰਨ ਮਹਿਭੂਪ ਅਨੇਕ ਪਏ ਹੈ, ਉਹਨਾਂ ਜੁਗਾਂ ਵਿੱਚ ਅਨੇਕਾਂ ਰਾਜੇ ਹੋਏ ਹੈ। ਮਨ ਚੰਚਲ ਵੇਸਵਾ ਜਬ ਪੇਖੀ, ਉਹਨਾਂ ਰਾਜਿਆਂ ਮਹਾਰਾਜਿਆਂ ਨੇ ਜਦੋਂ ਵੇਸ਼ਵਾ ਨੂੰ ਕਹਿੰਦੇ ਵੇਖ ਲਿਆ, ਉਸੇ ਵੇਲੇ ਉਹਨਾਂ ਦਾ ਮਨ ਚੰਚਲ ਹੋ ਗਿਆ। ਕਾਮ ਕੇਲ ਹੋਇਆ ਚਾਇ ਪਿਸੇਖੀ, ਉਹਨੂੰ ਦੇਖਦਿਆਂ ਸਾਰੀ ਜਿਹੜੀ ਵਿਸ਼ੇਸ਼ ਕਰਕੇ ਕਾਮ ਕ੍ਰੀੜਾ ਕਰਨ ਵਾਸਤੇ ਚਾਇ ਇਛੋਟ ਖੜੋਤੀ, ਰੋਕਿਓ ਰੁਕਤ ਕਿਸੂ ਪ੍ਰਕਾਰ, ਇਸ ਕਰਕੇ ਕਿਸੇ ਪ੍ਰਕਾਰ ਜਿਹੜੀ ਕਾਮ ਵਾਸ਼ਨਾ ਰੋਕਿਆ ਰੁਕਦੀ ਨਹੀਂ ਹੈ। ਬਿਲਤੇ ਆਪਣਾ ਜਨਮ ਜਗ ਹਾਰ, ਵੇਸਵਾ ਨਾਲ ਮਿਲ ਜੁਲ ਕੇ ਉਹਨਾਂ ਨੇ ਰਾਜਾ ਮਹਾਰਾਜੇ ਨੇ ਸੰਸਾਰ ਦੇ ਵਿੱਚ ਆਪਣਾ ਮਨੁੱਖਾ ਜਨਮ ਐਵੇਂ ਹਾਰਤਾ ਗਵਾਰਤਾ, ਭੰਗਦੇ ਭਾਣੇ, ਧਰਮ ਛੀਨ ਹੋਇ ਪਾਇ ਸਜਾਈ, ਧਰਮ ਤੋਂ ਨਾਸ ਹੋ ਕੇ ਰਹਿਤ ਹੋ ਕੇ ਉਹਨਾਂ ਨੇ ਸਜ਼ਾ ਪਾਈ ਅੱਗੇ, ਪਰ ਉਹ ਨਰਕ ਮਹਿ ਬਹੁ ਬਿਲ ਲਾਏ, ਰਾਜਾ ਹੁੰਦਾ ਕਹਿੰਦੇ ਵੀ ਉਹ ਵੇਸਵਾ ਦਾ ਖੇਲ ਦੇਖਦਾ ਰਿਹਾ, ਤਮਾਸ਼ੇ ਨਰਕਾਂ ਵਿੱਚ ਪਿਆ, ਬੜਾ ਬਿਰਲਾਪ ਕਰਦਾ ਹੈ, ਜਾਂ ਤੇ ਦੇਹ ਕੋ ਦੇਖਾ ਨਾ, ਇਸ ਕਰਕੇ ਕਿਹਾ ਵੀ ਉਹ ਜਿਹੜੀ ਬੇਸਵਾ ਦਾ ਤਮਾਸ਼ਾ ਜਾ ਦੇਖੇ ਨਾ, ਸਮਾਂ ਬਿਤਾਵੇ ਹੈ ਸਤਸੰਗ ਮਾਹੀ, ਕਹਿੰਦੇ ਜਿੱਥੇ ਚੰਗੀ ਸਤਸੰਗਤ ਹੁੰਦੀ ਉੱਥੇ ਆ ਕੇ ਸਮਾਂ ਬਤੀਤ ਕਰੇ ਜ਼ਿੰਦਗੀ ਦਾ, ਖੇਲੇ ਜੂਪ ਭੂਪ ਜੇ ਹੋਏ, ਇਸੇ ਤਰ੍ਹਾਂ ਵੀ ਮੂਲੇ ਕਿਹੜੇ ਜਿਹੜੇ ਪਹਿਲਾਂ ਰਾਜੇ ਹੋਏ ਉਹਨਾਂ ਨੇ ਜਦੋਂ ਜੂਆ ਖੇਲੇ, ਪਰੀ ਆਪਦਾ ਦਾਰੁਨ ਰੋਏ, ਭਿਆਨਕ ਕਹਿੰਦੇ ਉਹਨਾਂ ਤੇ ਮੁਸੀਬਤ ਆ ਪਈ, ਪੰਜੇ ਪਾਂਡੂ ਰਾਜੇ ਸੀ, ਜੂਆ ਖੇਲਿਆ 12 ਸਾਲ, ਫਿਰ ਬਨੋਵਾਸ 13ਵੇਂ ਸਾਲ ਗੋਤ ਰਹਿਣਾ, ਬੜੇ ਫਿਰ ਬਹੁਤ ਰੋਏ, ਰੋਵੈ ਪਾਂਡਵ ਪ੍ਰੇਮ ਮਜੂਰ ਲਿਖਿਆ ਹੈ, ਇਨਕੋ ਤਿਆਗੇ ਜੋ ਸਿੱਖ ਹੋਏ, ਇਹ ਜਿਹੜਾ ਸਾਡਾ ਸਿੱਖ ਹੋਣ ਜਾਵੇ ਇਹ ਜੂਆ ਨਾ ਕਦੇ ਵੀ ਖੇਲੇ, ਚੌਪੜੂ ਨਾ ਖੇਲੇ, ਸੁਖ ਪਾਵੇ ਮਨ ਹੈ ਬਚ ਜੋਏ, ਜਿਹੜਾ ਵੀ ਸਾਡਾ ਬਚਨ ਮੰਨੇਗਾ ਉਹ ਸੁਖ ਪਾਵੇਗਾ। ਅਬ ਆਇਓ ਕਲਯੁਗ ਕੋ ਕਾਲਾ, ਤਾਂ ਵੀ ਆ ਜਿਹੜਾ ਕਲਯੁਗ ਦਾ ਬੜਾ ਭਿਆਨਕ ਸਮਾਂ ਜਾ ਆ ਪਹੁੰਚਿਆ, ਗੁਰਸਿੱਖੀ ਪ੍ਰਗਟਾ ਆਈ ਚਾਲ। ਇਸੇ ਕਰਕੇ ਸੋਹਣੀ ਸਿੱਖੀ ਦੀ ਜਿਹੜੀ ਮਰਯਾਦਾ ਸੀ ਪ੍ਰਗਟ ਕੀਤੀ, ਸ਼ਬਦ ਪ੍ਰੇਮ ਕਰਕੇ ਮੁਖ ਗਾਵੇ। ਜਿਹੜਾ ਗੁਰੂ ਕਾ ਸਿੱਖ ਹੈ ਸਿੱਖੀ ਧਾਰ ਕੇ ਪ੍ਰੇਮ ਕਰਕੇ ਮੁਖੋਂ ਸ਼ਬਦ ਗਾਵੇ, ਪ੍ਰੇਮ ਨਾਲ ਬਾਣੀ ਪੜੇ ਸਿੱਖ, ਧਰਮ ਕ੍ਰਿਤ ਕਰ ਕੈ ਵੰਡ ਖਾਵੇ। ਧਰਮ ਦੀ ਤਿਰਤ ਕਰਕੇ ਫਿਰ ਵੰਡ ਕੇ ਸਿੱਖਾਂ ਨਾਲ ਛਕੇ ਛਪਾਵੇ, ਗੁਰ ਸਿੱਖਣ ਕੀ ਸੇਵਾ ਕਰੇ। ਇਸੇ ਤਰ੍ਹਾਂ ਗੁਰੂ ਕੇ ਹੋਰ ਸਿੱਖਾਂ ਦੀ ਉਹ ਸਿੱਖ ਸੇਵਾ ਕਰਦਾ ਰਹੇ। ਭਾਉ ਧਾਰ ਉਰ ਚਰਨ ਪਖਰਹੀ, ਹਿਰਦੇ ਵਿੱਚ ਪ੍ਰੇਮ ਧਾਰ ਕੇ ਗੁਰ ਸਿੱਖਾਂ ਦੇ ਚਰਨਾਂ ਨੂੰ ਵੀ ਧੋਵੇ। ਨਗਨ ਵਸਤਰ ਦੇ ਭੋਜਨ ਭੁੱਖਾ, ਜਿਹੜਾ ਕੋਈ ਨੰਗਾ ਉਹਨੂੰ ਕਹਿੰਦੇ ਵਸਤਰ ਦੇਵੇ, ਜਿਹੜਾ ਭੁੱਖਾ ਉਹਨੂੰ ਕੋਈ ਭੋਜਨ ਦੇਵੇ। ਸ਼ਬਦ ਵਿਚਾਰ ਲਹਿ ਉਰ ਸੁਖਾ, ਸ਼ਬਦ ਦੀ ਵਿਚਾਰ ਕਰਕੇ ਹਿਰਦੇ ਵਿੱਚ ਸੁਖ ਪ੍ਰਾਪਤ, ਸੁਖ ਲਵੇ, ਸੁਖ ਮਾਣੇ। ਦੋਹਰਾ ਸੁਣ ਸ੍ਰੀ ਗੁਰ ਉਪਦੇਸ਼ ਅਸ, ਇਸ ਤਰ੍ਹਾਂ ਦਾ ਜਿਹੜਾ ਮੂਲਾ ਕੀੜਾ ਇਸਨੇ ਮਹਾਰਾਜ ਦੇ ਮੁਖ ਤੋਂ ਐਸਾ ਉਪਦੇਸ਼ ਸੁਣਿਆ, ਹਿਰਦੇ ਧਾਰ ਦਿੱਡ ਸੋਏ। ਚੰਗੀ ਤਰ੍ਹਾਂ ਪੱਕਾ ਕਰਕੇ ਧਾਰ ਲਿਆ, ਹਿਰਦੇ ਵਿੱਚ ਵਸਾ ਲਿਆ। ਇਸ ਪ੍ਰਕਾਰ ਕਰਨੇ ਲੱਗਿਓ, ਉਸੇ ਤਰ੍ਹਾਂ ਜਿਵੇਂ ਮਹਾਰਾਜ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਕਰਨ ਲੱਗ ਪਿਆ। ਮਹਾ ਪ੍ਰੇਮ ਮੈਂ ਹੋ, ਬਹੁਤ ਹੀ ਪ੍ਰੇਮ ਪਿਆਰ ਦੇ ਵਿੱਚ ਲੀਨ ਹੋ ਕੇ ਮਗਨ ਹੋ ਕੇ। ਚੌਪਈ ਜੋ ਭੁੱਖਾ ਭੋਜਨ ਤਿਹ ਦੇ, ਜਿਹੜਾ ਮੁੱਲਾ ਕੀੜਾ ਸਿੱਖ ਹੈ ਜੋ ਕੋਈ ਭੁੱਖਾ ਹੈ ਉਹਨੂੰ ਇਹ ਆਪਣੇ ਕੋਲੋਂ ਸੋਹਣਾ ਭੋਜਨ ਛਕਾ ਦਿੰਦਾ ਹੈ। ਨਗਨ ਦੇਖ ਕਰ ਵਸਤਰ ਉਡੇ, ਇੱਕ ਗਰੀਬ ਨਗਨ ਬੇਪੜਦਾ ਉਹਨੂੰ ਦੇਖ ਕੇ ਵਸਤਰ ਪਵਾ ਦਿੰਦਾ, ਪਹਿਨਾ ਦਿੰਦਾ ਹੈ। ਸਿੱਧ ਸਾਧ ਤੇ ਘਰ ਬਹੁ ਆਵੇ ਹੈ, ਇਸ ਕਰਕੇ ਸਿੱਧ ਸਿੱਧ ਦੇ ਥਾਂ ਸਿੱਖ ਹੋਣਾ, ਸਿੱਖ ਸਾਧ, ਸਿੱਖ ਵੀ ਤੇ ਸਾਧੂ ਵੀ ਇਸਦੇ ਘਰ ਦੇ ਵਿੱਚ ਬਹੁਤ ਆਉਂਦੇ ਹਨ। ਰਹਿਣ ਬਸੇਰਾ ਕਰ ਪੁੰਨ ਜਾਵੇ ਹੈ, ਰਾਤ ਨੂੰ ਨਿਵਾਸ ਕਰਕੇ ਫਿਰ ਅੰਮ੍ਰਿਤ ਵੇਲੇ ਚਲੇ ਜਾਂਦੇ ਇਸਦੇ ਘਰ ਦੇ ਵਿੱਚੋਂ। ਇੱਕ ਦਿਵਸ ਇੱਕ ਬੰਚਕ ਆਇਓ, ਕਹਿੰਦੇ ਜਿਹੜਾ ਐਸਾ ਨਾ ਮੂਲਾ ਕੀੜਾ ਹੈ ਇਹਦੇ ਇੱਕ ਦਿਨ ਘਰ ਦੇ ਵਿੱਚ ਕਹਿੰਦੇ ਠੱਗ ਆ ਗਿਆ ਹੈ। ਤਨ ਮੈਂ ਸਿੱਖ ਕੋ ਬੇਖ ਬਣਾਇਓ, ਠੱਗ ਨੇ ਕਹਿੰਦੇ ਵੀ ਇਹ ਸਿੱਖਾਂ ਦੀ ਸੇਵਾ ਕਰਦਾ ਤੇ ਕੱਪੜੇ ਉਹਨੇ ਸਿੱਖਾਂ ਵਾਲੇ ਭੇਖ ਜਾਂ ਸਿੱਖਾਂ ਵਾਲਾ ਬਣਾ ਲਿਆ ਠੱਗ ਨੇ। ਬਾਨੀ ਕੰਠ ਪੜੈ ਕਰ ਪ੍ਰੀਤਾ, ਜਿਹੜਾ ਠੱਗ ਹੈ ਨਾ ਬਨੌਟੀ ਸਿੱਖ ਬਣਿਆ, ਕੱਪੜੇ ਪਾ ਕੇ ਬੜੀ ਪ੍ਰੀਤੀ ਕਰਕੇ ਬਾਣੀ ਵੀ ਮੁੱਖੋਂ ਪੜ ਪੜ ਸਰੋਲਾ ਹੈ। ਮਨ ਲੋਭੀ ਜਿਹ ਮਤ ਵਿਪ੍ਰੀਤਾ, ਜਿਹਦਾ ਮਨ ਕਹਿੰਦੇ ਬੜਾ ਲੋਭੀ ਲਾਲਚੀ ਅਕਲ ਬੁੱਧ ਕਹਿੰਦੇ ਉਲਟਾ ਸਿੱਖੀ ਸੁੱਖੀ ਕੋਈ ਨਹੀਂ ਹੈ, ਬਨੌਟੀ ਸਿੱਖ ਬਣ ਕੇ ਬਾਣੀ ਪੜ ਪੜ ਕੇ ਸੁਣਾਉਂਦਾ ਪ੍ਰੇਮ ਨਾਲ ਇਹਨੂੰ। ਦੋਹਰਾ ਸੇਵਾ ਕਰੀ ਵਿਭਾਵਰੀ, ਇਹ ਜਿਹੜਾ ਮੂਲਾ ਕੀੜਾ ਇਹਨੇ ਰਾਤ ਦੇ ਸਮੇਂ ਜਿਹੜਾ ਬਨੌਟੀ ਸਿੱਖ ਉਹਦੀ ਬੜੀ ਸੇਵਾ ਕੀਤੀ ਹੈ। ਪੁਨ ਮੂਲੇ ਕੀ ਨਾਰ, ਇਸ ਤੋਂ ਬਾਅਦ ਜਿਹੜੀ ਕਹਿੰਦੇ ਮੂਲੇ ਦੀ ਘਰ ਵਾਲੀ ਹੈ, ਭੁੱਖਾ ਨਾ ਰੱਖੇ ਉਤਾਰ ਕੇ, ਆਪਣੇ ਸਰੀਰ ਤੇ ਜਿਹੜੇ ਕੋਈ ਅੱਧੇ ਨੇ ਗਹਿਣੇ ਜੇ ਪਾਇਆ, ਸ਼ਾਮ ਨੂੰ ਸੌਣ ਵੇਲੇ ਲਾ ਕੇ ਪਾਸੇ ਜੇ ਰੱਖੇ। ਪੰਚਕ ਲਏ ਨਿਹਾਰ, ਬਨੌਟੀ ਸਿੱਖ ਜਿਹੜਾ ਠੱਗ ਸੀ ਨਾ ਇਹਨੇ ਉਹ ਘਰਵਾਲੀ ਨੂੰ ਗਹਿਣੇ ਰੱਖਦਿਆਂ ਜਾਂ ਦੇਖ ਲਿਆ ਵੀ ਉਹ ਰੱਖਦੇ। ਚੌਪਈ ਸੋਏ ਰਹੇ ਜਬ ਸਭ ਪਹਿਚਾਨੇ, ਇਸ ਤਰ੍ਹਾਂ ਜਦੋਂ ਇਹ ਠੱਗ ਨੇ ਜਾਣਿਆ ਵੀ ਹੁਣ ਘਰ ਦੇ ਸਾਰੇ ਜੀ ਜੰਤ ਲੰਮੀਆਂ ਤਾਣ ਕੇ ਸੌ ਰਹੇ। ਸੋ ਭੁੱਖਨ ਲੀਨੇ ਨਿਜ ਪਾਨੇ, ਜਿਹੜਾ ਕਹਿੰਦੇ ਠੱਗ ਸਿੱਖ ਬਣਿਆ ਨਾ ਇਹਨੇ ਜਿੱਥੇ ਪਏ ਸੀ ਪਛਾਣ ਗਹਿਣੇ ਜੇ ਚੁੱਕ ਲਏ। ਨਿਕਸਨ ਲੱਗੇ ਉਹ ਬਹਿਰ ਕੋ ਧਾਏ, ਇਹ ਸਾਰਿਆਂ ਨੂੰ ਸੁੱਤਿਆਂ ਛੱਡ ਕੇ ਦੌੜ ਕੇ ਘਰੋਂ ਬਾਹਰ ਨਿਕਲਣ ਲੱਗਿਆ ਹੈ। ਤਾਰੋ ਪੌਰ ਪਿਖਿਓ ਹਟ ਆਏ, ਅੱਗੇ ਜਾ ਕੇ ਦੇਖਿਆ ਵੀ ਦਰਵਾਜ਼ਿਆਂ ਨੂੰ ਜਿੰਦਰਾ ਲੱਗਿਆ, ਫਿਰ ਵਾਪਸ ਮੁੜ ਆਇਆ। ਮੂਲੇ ਕੋ ਕਰ ਸੰਗ ਜਗਾਵਾ, ਆ ਜਿਹੜਾ ਮੂਲਾ ਗੁਰਸਿੱਖ ਸੀ ਉਹਨੂੰ ਹੱਥ ਜੇ ਦੇ ਨਾਲ ਇਸਨੇ ਹਲਾ ਚਲਾ ਕੇ ਜਗਾਇਆ। ਕਪਟ ਧਾਰ ਕੇ ਬਚਨ ਅਲਾਵਾ ਫਰੇਬ ਜਾ ਧਾਰ ਕੇ ਮੂਲੇ ਨੂੰ ਇਉਂ ਬਚਨ ਕਿਹਾ ਏ ਠੱਗ ਸਿਮਨੋ ਨੇ ਜਾਵੋ ਵਹਿਰ ਦੀਜੀਐ ਤਾਰੀ ਲੈ ਵੀ ਆ ਜਿੰਦਰੇ ਦੀ ਕੁੰਜੀ ਦੇ ਮੈਂ ਬਾਹਰ ਮੈਦਾਨ ਜਾਣਾ ਲੈਟਰੀਨ ਦੀ ਕਿਰਿਆ ਕਰਨੀ ਹੋਵਤ ਸੂਰ ਉਦਰ ਮੁਝ ਭਾਰੀ ਝੂਠ ਬੋਲਿਆ ਕਹਿੰਦੇ ਮੇਰੇ ਤਾਂ ਪੇਟ ਪੀੜਾ ਹੋ ਗਈ ਬੜਾ ਸੂਲ ਹੋ ਰਿਹਾ ਦੋਹਰਾ ਮੂਲਾ ਬੋਲਿਓ ਸੰਤ ਜੀ ਉਸ ਵੇਲੇ ਜਿਹੜਾ ਮੂਲਾ ਗੁਰਸਿੱਖ ਬੋਲਿਆ ਕਹਿੰਦੇ ਉਹ ਸਾਧੂ ਸੰਤਾ ਗੁਰਸਿੱਖਾ ਵਹਿਰ ਤਿਮਰ ਕਿਉਂ ਜਾਤ ਹਨੇਰਾ ਸੰਘਣਾ ਬਾਰ ਤੂੰ ਹੁਣ ਕਿਉਂ ਜਾਣਾ ਰਮਨੇ ਬੈਠੋ ਅਜਰ ਮਹ ਗੇੜੇ ਵਿੱਚ ਹੀ ਤੂੰ ਮੈਦਾਨ ਦੀ ਕਿਰਿਆ ਖਰਲੀ ਬਹਿ ਜਾ ਇੱਥੇ ਕਰ ਲਾ ਲੈਟਰੀਨ ਹੋ ਉਚਾਏ ਹੋ ਪ੍ਰਾਤ ਜਦੋਂ ਸਵੇਰੇ ਹੋ ਗਈ ਆਪਣਾ ਆ ਜਾਣਗੇ ਸਫਾਈ ਕਰਨ ਵਾਲੇ ਉਹਨਾਂ ਤੋਂ ਚੁਕਵਾ ਦਿਆਂਗਾ ਤੇਰਾ ਕਿਰਿਆ ਚੌਪਈ ਬੋਲਿਓ ਵੰਚਕ ਬਾਹਰ ਜਾਓ ਸਵੇਰੇ ਜਿਹੜਾ ਠੱਗ ਸਿੱਖ ਬਣਿਆ ਕਹਿੰਦਾ ਵੀ ਨਹੀਂ ਮੈਂ ਤਾਂ ਬਾਹਰ ਹੀ ਮੈਦਾਨ ਜਾਣਾ ਸਦਨ ਵਿਖੇ ਬੈਠਤ ਸ਼ਰਮਾਓ ਘਰ ਵਿੱਚ ਵੀ ਬੈਠਦਾ ਮੈਨੂੰ ਤਾਂ ਸ਼ਰਮ ਜੀ ਆਉਂਦੀ ਹੈ ਕਰਨੀ ਉੱਠ ਕੇ ਮੂਲਾ ਲੈ ਕਰ ਤਾਰੀ ਉਹ ਸੁਣ ਕੇ ਠੱਗ ਤੋਂ ਮੂਲਾ ਉੱਠਿਆ ਤੇ ਹੱਥ ਵਿੱਚ ਕੁੰਜੀ ਜੀ ਲੈ ਲਈ ਇਸਨੇ ਆਇਓ ਜਬ ਹੀ ਅਜਰ ਮਝਾਰੀ ਹਾਂਜੀ ਆਇਓ ਜਬ ਹੀ ਅਜਰ ਮਝਾਰੀ ਕਹਿੰਦੇ ਕੁੰਜੀ ਜੀ ਲੈ ਕੇ ਵਿਹੜੇ ਵਿੱਚ ਆਇਆ ਪੰਚਕ ਕਾਂਖ ਵਿਖੇ ਤੇ ਗਿਰੇ ਇੱਧਰ ਜਿਹੜਾ ਕਹਿੰਦੇ ਠੱਗ ਆ ਉਹਦੀ ਕੱਛ ਦੇ ਵਿੱਚ ਜਿਹੜੇ ਸੋਨੇ ਦਾ ਗਹਿਣਾ ਜਿਹਾ ਲੱਗੋਆ ਉਹ ਚੰਚੇ ਦੀ ਕਹਿੰਦੇ ਡਿੱਗ ਪਿਆ ਹੇਠਾਂ ਭੂਖਨ ਪੁੰਨ ਨਾ ਉਠਾਏ ਸੋ ਡਰੇ ਬੇਚਾਰਾ ਡਰਦਾ ਠੱਗ ਵੀ ਉਹ ਚੁੱਕੇ ਨਾ ਡਰਦੇ ਨੇ ਇਸਨੇ ਮੂਲੇ ਤਬ ਉਠਾਏ ਨਿਜ ਹੱਥ ਉਸ ਵੇਲੇ ਮੂਲੇ ਗੁਰਸਿੱਖ ਨੇ ਆਪਣੇ ਹੱਥਾਂ ਨਾਲ ਚੁੱਕ ਕੇ ਦਏ ਤਾਹੇ ਕੋ ਤਬ ਹਿਤ ਸਾਥ ਇਹਨੇ ਬੜੇ ਪ੍ਰੇਮ ਪਿਆਰ ਨਾਲ ਇਹਨੂੰ ਕਹਿੰਦੇ ਦੇ ਤੁਸੀਂ ਵੀ ਇਹਨੂੰ ਲੋੜ ਹੋਣੇ ਤਾਂ ਇਹਨੇ ਲੈ ਲਏ ਦੋਹਰਾ ਤਿਹ ਕੋ ਵਹਿਰ ਨਿਕਾਸ ਕੈ ਇਸ ਤਰ੍ਹਾਂ ਗਹਿਣੇ ਜੇ ਦੇ ਕੇ ਉਹਨੂੰ ਕਹਿੰਦੇ ਉਹ ਠੱਗ ਨੂੰ ਜਿਹੜਾ ਸੀ ਸਿੱਖ ਬਣਿਆ ਉਹਨੂੰ ਬਾਹਰ ਕੱਢ ਦਿੱਤਾ ਸੋਏ ਰਹਿਓ ਵਿੱਚ ਧਾਮ ਆਪ ਕਹਿੰਦੇ ਮੂਲਾ ਮੋਜ ਨਾ ਲੰਮੀਆਂ ਤਾਣ ਕੇ ਘਰ ਦੇ ਵਿੱਚ ਸੁੱਤਾ ਰਿਹਾ ਬਰਾਜ ਆ ਰਿਹਾ ਭੀ ਪ੍ਰਭਾਤ ਤੇ ਥਾਨ ਕੋ ਜਦੋਂ ਕਹਿੰਦੇ ਸਵੇਰ ਹੋਈ ਉਸ ਸਥਾਨ ਤੇ ਜਿੱਥੇ ਉਹ ਕਹਿੰਦੇ ਮਾਤਾ ਨੇ ਗਹਿਣੇ ਜੇ ਰੱਖੇ ਸੀ ਦੇਖਤ ਮੂਲੇ ਬਾਮ ਮੂਲੇ ਦੇ ਘਰ ਵਾਲੀ ਪਤਨੀ ਦੇਖਣ ਲੱਗੀ ਹੈ ਚੌਪਈ ਭੂਖਨ ਧਰੇ ਨਹੀਂ ਕਿਹ ਥਾਈ ਆ ਵੀ ਜਿਹੜੇ ਮੈਂ ਗਹਿਣੇ ਰੱਖੇ ਸੀ ਪਤਾ ਨੀ ਕਿੱਧਰ ਨੂੰ ਗਏ ਉਸ ਥਾਂ ਹੁਣ ਹੈ ਕਹਾ ਗਏ ਕਿਹ ਲੀਨ ਚੁਰਾਈ ਆਪਣੇ ਮਤਨੀ ਨੂੰ ਪਤ ਨੂੰ ਕਹਿੰਦੀ ਹੈ ਵੀ ਕਿੱਧਰ ਚਲੇ ਗਏ ਇੱਥੇ ਰੱਖੇ ਸੀ ਕਿਹਨੇ ਚੋਰੀ ਕਰ ਲਏ ਰਾਤ ਨੂੰ ਮੂਲਾ ਕਹਿ ਰੈਨ ਘਰ ਮਾਹੀ ਉਸ ਵੇਲੇ ਮੂਲਾ ਗੁਰਸੇ ਕਹਿਣ ਲੱਗਿਆ ਰਾਤ ਦੇ ਸਮੇਂ ਵਿੱਚ ਤਸਕਰ ਲੱਗੇ ਨਾ ਜਾਣੇ ਜਾਈ ਕਹਿੰਦੇ ਆਪਾਂ ਸੌਂ ਗਏ ਸੀ ਲੰਮੀਆਂ ਤਾਣ ਕੇ ਰਾਹ ਕੇ ਰਾਤ ਨੂੰ ਚੋਰ ਲੱਗ ਗਏ ਆਪਾਂ ਨੂੰ ਪਤਾ ਨੀ ਚੱਲਿਆ ਉਹ ਲੈ ਗਏ ਤੇਰੇ ਕਹਿਣੇ ਲੈ ਗਮਨੇ ਭੂਖਨ ਕੋ ਸੋਈ ਇਸ ਕਰਕੇ ਪਤਨੀ ਉਹ ਚੋਰ ਆਏ ਆਪਾਂ ਸੁੱਤੇ ਰਹਿ ਗਏ ਉਹ ਗਹਿਣੇ ਲੈ ਕੇ ਚਲੇ ਗਏ ਫਿਰ ਜਾਗੇ ਤੇ ਅਸਗਤ ਹੋਈ ਆਪਾਂ ਕਹਿੰਦੇ ਨਹੀਂ ਜਾਗੇ ਤਾਂ ਹੀ ਐਸੀ ਹਾਲਤ ਹੋਈ ਹੈ ਤਾਂ ਹੀ ਆਪਣੇ ਉਹ ਗਹਿਣੇ ਲੈ ਕੇ ਗਏ ਆਪਣਾ ਹੀ ਕਸੂਰ ਹੈ ਨਿਸ਼ਾ ਹਮਾਰੇ ਘਰ ਸਿੱਖ ਜੋ ਫਿਰ ਕਹਿਣ ਲਾ ਦੇਖ ਪਤਨੀ ਜਿਹੜਾ ਰਾਤ ਦੇ ਸਮੇਂ ਅੱਜ ਸਾਡੇ ਘਰੇ ਸਿੱਖ ਆਇਆ ਸੀ ਨਾ ਉੱਠ ਕਰ ਗਏ ਸੋ ਲੱਜਿਤ ਹੋ ਉਹਨੂੰ ਪਤਾ ਲੱਗਿਆ ਵੀ ਚੋਰ ਲੈ ਗਏ ਗਹਿਣੇ ਉਹ ਸ਼ਰਮ ਦਾ ਮਾਰਾ ਉੱਠ ਕੇ ਰਾਤ ਨੂੰ ਹੀ ਚਲਿਆ ਗਿਆ ਦੋਹਰਾ ਸਭ ਦੇ ਵਹਿਗੇ ਦੋਸ਼ ਮੁਝ ਸਿੱਖ ਨੇ ਇਸ ਕਰਕੇ ਸੋਚਿਆ ਵਿਚਾਰੇ ਵੀ ਜਦੋਂ ਦਿਨ ਚੜਾ ਗਿਆ ਸਾਰੇ ਦੋਸ਼ ਮੈਨੂੰ ਹੀ ਦੇਣਗੇ ਵੀ ਇਹਨੇ ਗਹਿਣੇ ਲਏ ਹੋਣੇ ਅਸ ਜਾਨੀ ਮਨ ਮਾਹੇ ਇਸ ਤਰ੍ਹਾਂ ਸਿੱਖ ਨੇ ਮਨ ਦੇ ਵਿੱਚ ਗੱਲ ਜਾਣੀ ਸਮਝੀ ਗਯੋ ਵੱਡੀ ਭੁੰਨ ਸਾਰ ਤੇ ਇਸ ਕਰਕੇ ਕਹਿੰਦੇ ਵੱਡੇ ਸਵੇਰੇ ਉਹ ਅੱਧੀ ਰਾਤ ਹੀ ਸਿੱਖ ਉੱਠ ਕੇ ਚਲਿਆ ਗਿਆ ਸਿੱਖ ਦੋਸ਼ ਕੱਛ ਨਾ ਪਤਨੀ ਵੀ ਉਹ ਜਿਹੜਾ ਸਿੱਖ ਆਇਆ ਸੀ ਉਹਦਾ ਕੋਈ ਗੁਨਾਹ ਨਹੀਂ ਉਹ ਤਾਂ ਡਰਦਾ ਮਾਰਿਆ ਵੀ ਮੇਰੇ ਜਿੰਮੇ ਨਾ ਚੋਰੀ ਲੱਗ ਜੇ ਇਹ ਉਹ ਰਾਤ ਨੂੰ ਹੀ ਚਲਿਆ ਗਿਆ ਵੀ ਮੈਂ ਮੈਦਾਨ ਦੀ ਕਿਰਿਆ ਕਰਨੀ ਹੈ ਤਾਂ ਬਹਾਨਾ ਉਹਦਾ ਕੋਈ ਦੋਸ਼ ਨਹੀਂ ਹੈ। ਚੌਪਈ ਨਿਜਤੀ ਕੋ ਭੂਖਨ ਘਰ ਵਾਏ, ਇਸ ਤਰ੍ਹਾਂ ਕਹਿ ਕੇ ਯਕੀਨ ਘਰ ਵਾਲੀ ਨੂੰ ਨਵੇਂ ਗਹਿਣੇ ਜੇ ਤਿਆਰ ਕਰਵਾ ਤੇ ਕਢਵਾ ਦਿੱਤੇ। ਔਰ ਹਰ ਖਿਤ ਤਤ ਛਿੰਨ ਪਾਏ, ਆ ਕਹਿੰਦੇ ਹੋਰ ਜਿਹੜੇ ਪਾਏ ਉਹਨੇ ਛੇਤੀ ਆਪਣੇ ਉਹ ਪਹਿਲੇ ਗਲ ਵਿੱਚ ਪਾ ਲੈ। ਕੁਝ ਦਿਵਸ ਮੈਂ ਪ੍ਰਭ ਢਿੱਗ ਆਇਓ, ਜਦੋਂ ਕੁਝ ਕੁ ਦਿਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਚੱਲ ਕੇ ਆਇਆ। ਨਮਸਕਾਰ ਕਰ ਦਰਸ਼ਨ ਪਾਇਓ, ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਨਮਸਕਾਰ ਕਰਕੇ ਮਹਾਰਾਜ ਦੇ ਦਰਸ਼ਨ ਪਾਏ ਨਮਸਕਾਰ ਕੀਤੀ ਹੈ। ਕਿਰਪਾ ਨਿਧਾਨ ਕਹਿਓ ਸੁਨ ਮੂਲਾ, ਉਸ ਵੇਲੇ ਕਿਰਪਾ ਦੇ ਖਜ਼ਾਨਾ ਸਤਿਗੁਰੂ ਨੇ ਕਿਹਾ ਵੀ ਮੂਲੇ ਕੀੜੇ ਗੁਰਸਿੱਖ ਸੁਣ ਸਾਡਾ ਬਚਨ, ਹਿਰਦਾ ਤੋਰ ਸਿੱਖੀ ਅਨਕੂਲਾ, ਮੇਰਾ ਜਿਹੜਾ ਹਿਰਦਾ ਵੀ ਜਿਹੜੀ ਸਿੱਖੀ ਉਹਦੇ ਅਨੁਸਾਰੀ ਹੈ, ਜਾਣੀ ਹੈ ਤੇਰੇ ਦਿੰਦੇ ਅੰਦਰ ਸਿੱਖੀ ਵਸੀ ਹੋਈ ਹੈ। ਮਮ ਪਰਦਾ ਤੈ ਢਕਿਓ ਬਨਾਈ, ਦੇਖ ਲਾ ਵੀ ਤੂੰ ਨੇ ਮੇਰਾ ਜਿਹੜਾ ਪੜਦਾ ਬਣਾ ਸਵਾਰ ਕੇ ਟਕਿਆ ਪੜਦਾ ਰੱਖਿਆ। ਤੇਰੋ ਢਕ ਹੈ ਗੁਰੂ ਸਦਾਈ, ਇਸ ਕਰਕੇ ਮੂਲੇ ਕੀੜੇ ਗੁਰੂ ਤੇਰਾ ਹਮੇਸ਼ਾ ਪੜਦਾ ਟਕੇਗਾ। ਦੋਹਰਾ ਸ਼ਬਦ ਗੁਰੂ, ਸ਼ਬਦ ਗੁਰੂ ਕੋ ਹਿਰਦਾ ਹੈ, ਕਿਉਂਕਿ ਵੀ ਮੂਲੇ ਕੀੜੇ ਜਿਹੜਾ ਗੁਰੂ ਦਾ ਸ਼ਬਦ ਆ ਗੁਰੂ ਦਾ ਹਿਰਦਾ ਹੈ। ਸਰਵਨ ਮਨਨ ਨਿਧਿਆਸ, ਉਸ ਗੁਰੂ ਦੇ ਸ਼ਬਦ ਨੂੰ ਜਿਹੜਾ ਸਰਵਣ ਕਰਨਾ ਹੈ, ਇੱਕ ਉਹ ਵਿਦਾਂਤ ਅਨੁਸਾਰ ਸਰਵਣ ਦੇ ਬਖਸ਼ੇ ਲਕਸ਼ਣ ਕਹੇ ਅਸਰੂ ਵੱਖਰਾ ਕਿਹਾ ਹੈ, ਇੱਧਰ ਵੀ ਜਿਹੜਾ ਸ਼ਰਧਾ ਭਾਵਨਾ ਨਾਲ ਧਿਆਨ ਨਾਲ ਸੁਣਨਾ ਭਰੋਸੇ ਨਾਲ ਸੁਣਨਾ ਇਹੀ ਸਿੱਧਾ ਸਰਵਣ ਹੈ। ਫਿਰ ਉਹਦਾ ਜਿਹੜਾ ਸਰਵਣ ਕਰਕੇ ਉਹਦਾ ਨਿਰਣਾ ਕਰਕੇ ਉਹਦਾ ਨਿਸ਼ਚਾ ਕਰਕੇ ਉਹਦਾ ਨਿਰਣਾ ਕਰੀ ਜਾਣਾ, ਇਹਦਾ ਨਾਮ ਮੰਨਣਾ ਹੈ। ਇਸ ਤਰ੍ਹਾਂ ਫਿਰ ਉਹ ਨਿਰਣਾ ਕਰਕੇ ਜਿਹੜੀ ਬਿਰਤੀ ਉਹਦੇ ਵਿੱਚ ਹੀ ਟਿਕੀ ਰਹਿਣੀ, ਉਧਰੇ ਮਨ ਦੀ ਬਿਰਤੀ ਟਿਕੀ ਨਾ, ਬਾਹਰ ਬਿਰਤੀ ਨਾ ਹੋਣੀ, ਇਸੇ ਦਾ ਆਨੰਦ ਆਸਣ ਹੈ। ਨੰਗਾ ਜਿਹਾ ਸਿਰ ਲਈ ਫਿਰਦੇ ਹਾਂਜ, ਵਿਦਾਂਤ ਅਨੁਸਾਰ ਵੀ ਇੱਕ ਜਿਹੜਾ ਅਦੁੱਤੀ ਬ੍ਰਹਮ ਹੈ ਉਹਦੇ ਤਾਤਪਰਜ ਦਾ ਜੋ ਨਿਹਚਾ ਕਰਨਾ ਹੈ, ਇਹਦਾ ਨਾਂ ਇਹ ਹੈ ਸਰਵਣ ਦਾ ਸਰੂਪ ਅਤੇ ਮੰਨਣ। ਇੱਕ ਜਿਹੜਾ ਅਦੁੱਤੀ ਬ੍ਰਹਮ ਕੇ ਤਾਤਪਰਜ ਦਾ, ਯਾਨੀ ਜਿਹੜਾ ਕੋਈ ਅਦੁੱਤੀ ਬ੍ਰਹਮ ਹੈ ਉਹਦਾ ਜਿਹੜਾ ਸਾਰ ਸਿਧਾਂਤ ਹੈ, ਉਹਦੇ ਨਿਹਚੇ ਦਾ ਜੋ ਨਿਰਣਾ ਕਰਕੇ ਉਹਦੇ 'ਚ ਨਿਹਚਾ ਕਰਨਾ ਹੈ, ਇਹਦਾ ਨਾਮ ਮੰਨਣ ਹੈ। ਫਿਰ ਨਿਧਿਆਸਣ ਹੈ, ਸਜਾਤੀ ਬਿਰਤੀ ਦਾ ਪ੍ਰਵਾਹ ਅਤੇ ਵਿਜਾਤੀ ਬਿਰਤੀ ਦਾ ਤਿਰਸਕਾਰ ਰੂਪ, ਇਹ ਨਿਧਿਆਸਣ ਦਾ ਸਰੂਪ ਹੈ। ਭਾਵ ਜਿਹੜਾ ਵਾਹਿਗੁਰੂ ਦੇ ਬਿਰਤੀ ਵਿੱਚ ਜਿਵੇਂ ਜੁੜੀ ਉਹ ਜੁੜੀ ਰਹਿਣੀ, ਬਾਹਰ ਬਿਰਤੀ ਹੋਣੀ ਨਾ, ਅੰਤਰਮੁਖ ਬਿਰਤੀ ਹੋਣੀ, ਜਿੱਧਰ ਬਿਰਤੀ ਜੁੜੀ ਹੈ ਪਰਮੇਸ਼ੁਰ ਵੀ ਜੁੜੀ ਹੋਣੀ ਹੈ, ਦੂਜੀ ਬਿਰਤੀ ਨਾ ਹੋਣੀ, ਸੰਸਾਰਾਕਾਰ ਬਿਰਤੀ ਨਾ ਹੋਣੀ, ਇਹਦਾ ਨਾਂ ਵਿਦਾਂਤ ਅਨੁਸਾਰ ਸੌਖੇ ਢੰਗ ਨਾਲ ਨਿਧਿਆਸਣ ਹੈ। ਹੋਰ ਉਹ ਵਿਚਾਰ ਵੀ ਇਸ ਤਰ੍ਹਾਂ ਵੀ ਜਿਹੜਾ ਗੁਰੂ ਕਾ ਸ਼ਬਦ ਦਾ ਇਹ ਸਰਵਣ ਕਰਨਾ ਹੈ, ਫਿਰ ਮੰਨਣ ਕਰਨਾ ਹੈ, ਭਰੋਸਾ ਕਰਕੇ ਉਹਦਾ ਨਿਰਣਾ ਕਰਨਾ ਹੈ, ਫਿਰ ਨਿਰਣਾ ਕਰਕੇ ਉਹਦੇ ਵਿੱਚ ਬਿਰਤੀ ਨੂੰ ਜੋੜੀ ਰੱਖਣਾ, ਇਹ ਨਿਧਿਆਸਣ ਕਰਨਾ ਹੈ। ਕਰਹੋ ਸਦਾ ਉਰ ਗਿਆਨ ਹੋਏ, ਤੂੰ ਸਦਾ ਕਰਿਆ ਕਰ, ਤੇਰੇ ਹਿਰਦੇ ਵਿੱਚ ਪਰੋਖਸ਼ ਗਿਆਨ ਬ੍ਰਹਮ ਗਿਆਨ ਹੋ ਜਾਵੇਗਾ। ਬੰਧਨ ਜਗਤ ਵਿਨਾਸ਼, ਜਿੰਨੇ ਸੰਸਾਰ ਦੇ ਮੂਹ ਮਮਤਾ ਦੇ ਬੰਧਨ ਉਹ ਤੇਰੇ ਨਾਸ਼ ਹੋ ਜਾਣਗੇ। ਚੌਪਈ ਤ੍ਰਿਕਾ ਲਗ ਦਰਸ਼ੀ ਤੇਹ ਕਾਲਾ, ਹਾਂ ਇਸੇ ਤਰ੍ਹਾਂ ਕਹਿੰਦੇ ਉਸੇ ਸਮੇਂ ਤ੍ਰਿਕਾਲ ਦਰਸ਼ੀ ਹੋ ਗਿਆ, ਤਿੰਨੇ ਸਮਾਂ ਦਾ ਇਹਨੂੰ ਪਤਾ ਲੱਗ ਗਿਆ। ਪ੍ਰਭੂ ਕਿਰਪਾ ਤੇ ਭਇਓ ਨਿਹਾਲਾ, ਗੁਰੂ ਮਹਾਰਾਜ ਦੀ ਕਿਰਪਾ ਕਰਕੇ ਨਿਹਾਲੋ ਨਿਹਾਲ, ਨਿਹਾਲ ਦੁੱਖਾਂ ਤੋਂ ਰਹਿਤ ਹੋ ਗਿਆ ਹੈ। ਸਦਨ ਗਇਓ ਹੈ ਮੋਹ ਬਿਨਾਹੀ, ਮੋਹ ਤੋਂ ਬਿਨਾਂ ਹੋ ਕੇ ਜਾਂ ਮੋਹ ਨੂੰ ਬਿਨਾਹੀ ਨਾਸ਼ ਕਰਕੇ ਘਰ ਵਿੱਚ ਚਲਾ ਗਿਆ। ਹੰਤਾ ਤਜ ਵਰਤਿਓ ਜਗ ਮਾਹੀ, ਹੰਗਤਾ ਮਮਤਾ ਛੱਡ ਕੇ ਸੰਸਾਰ ਦੇ ਵਿੱਚ ਵਰਤਣ ਲੱਗਿਆ, ਵਿਵਹਾਰ ਕਰਨ ਲੱਗਿਆ। ਇੱਕ ਦਿਨ ਸੰਗਤ ਕੇਰ ਮਝਾਰਾ, ਅੱਗੇ ਪ੍ਰਸੰਗ ਹੋਰ ਚੱਲੇ, ਇੱਕ ਦਿਨ ਗੱਲ ਹੈ ਸੰਗਤ ਦੇ ਵਿਚਕਾਰ। ਬੈਠੇ ਪ੍ਰਭ ਹੈ ਸ਼ਬਦ ਵਿਚਾਰਾ, ਗੁਰੂ ਮਹਾਰਾ ਬੈਠੇ ਸਨ ਸ਼ਬਦ ਦੀ ਵਿਚਾਰ ਕਰ ਰਹੇ ਸਨ। ਪ੍ਰਿਥਾ ਖੇਡਾ ਦਰਸ਼ਨ ਆਸੂ, ਗੁਰੂ ਮਹਾਰਾ ਸ਼ਬਦ ਦੀ ਵਿਚਾਰ ਕਰ ਰਹੇ, ਭਾਈ ਪ੍ਰਿਥਾ ਜੀ ਭਾਈ ਖੇਡਾ ਜੀ ਇਹ ਦੋਵੇਂ ਗੁਰਸਿੱਖ ਮਹਾਰਾਜ ਦੇ ਦਰਸ਼ਨਾਂ ਦੀ ਆਸਾ ਰੱਖ ਕੇ ਜਾਂ ਦਰਸ਼ਨ ਕਰਨ ਲੱਗ ਵਾਸਤੇ ਬਹੁਤ ਹੀ ਆਸੂ ਕੀ ਛੇਤੀ ਬਹੁਤ ਤੇਜ਼ੀ ਨਾਲ ਚੱਲ ਆਏ ਸ੍ਰੀ ਨਾਨਕ ਪਾਸੋ। ਗੁਰੂ ਮਹਾਰਾਜ ਦੇ ਕੋਲ ਭਰੀ ਦਰਸ਼ਨ ਕਰਨ ਵਾਸਤੇ ਛੇਤੀ ਚੱਲ ਕੇ ਆਏ। ਚਰਨ ਵੰਦਨਾ ਕਰਕੇ ਦੋਵਾਂ ਨੇ ਆਉਂਦਿਆਂ ਸਾਰ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਬੈਠੇ ਸ਼ਬਦ ਸੁਨਤ ਭੇ ਸੋ, ਬੈਠ ਕੇ ਚੌਕੜੇ ਮਾਰ ਕੇ ਜੋ ਸ਼ਬਦ ਦੀ ਵਿਚਾਰ ਆ ਉਹਨੂੰ ਇਹ ਸੁਣਨ ਲੱਗ ਪਏ ਹੋਏ। ਚਤਰ ਘਟੀ ਬੀਤੀ ਪਸਚਾਤੀ, ਚਾਰ ਘੜੀਆਂ ਇਹਨਾਂ ਨੂੰ ਕਹਿੰਦੇ ਬੀਤੀਆਂ ਬਾਅਦ ਵਿੱਚ, 300 ਬੋਲੇ ਪ੍ਰਭ ਇਸ ਭਾਂਤੀ। ਉਹਨਾਂ ਦੋਹਾਂ ਗੁਰਸਿੱਖਾਂ ਦੇ ਪਿਰਸਾ ਤੇ ਖੇਡਾਂ ਦੇ ਸਾਥ ਮਹਾਰਾ ਇਸ ਤਰ੍ਹਾਂ ਬੋਲੇ, ਜੋ ਕੁਛ ਕਾਮ ਹਿਰਦੇ ਤੁਮਾਰੇ। ਭਾਈ ਪਿਰਸਾ ਭਾਈ ਖੇਡਾਂ, ਜੋ ਤੁਹਾਡੇ ਹਿਰਦੇ ਵਿੱਚ ਕੋਈ ਕਾਮਨਾ ਹੈਗੀ ਹੈ ਚਾਹਨਾ ਹੈਗੀ ਆ, ਜਾਚਹ ਪੂਰਹਿ ਸ੍ਰੀ ਕਰਤਾ, ਮੰਗੋ ਕਰਤਾਰ ਪੂਰੀ ਕਰ ਦੇਵੇਗਾ। ਸ਼ਬਦ ਵਿਚਾਰ ਸੁਣਿਓ ਜਬ ਦੋਈ, ਜਦੋਂ ਦੋਹਾਂ ਨੇ ਹੁਣ ਸ਼ਬਦ ਦੀ ਵਿਚਾਰ ਨੂੰ ਸੁਣ ਲਿਆ ਹੋਇਆ ਸੀ, ਹਿਰਦੇ ਸ਼ਾਂਤ ਪ੍ਰਾਪਤ ਤਬ ਹੋਈ। ਸ਼ਬਦ ਦੀ ਐਸੀ ਕਲਾ ਵਰਤੀ ਹਿਰਦੇ ਵਿੱਚ, ਤਦੋਂ ਇਹਨਾਂ ਦੇ ਸ਼ਾਂਤੀ ਪ੍ਰਾਪਤ ਹੋ ਗਈ, ਮਨ ਟਕਾ ਵਿੱਚ ਆ ਗਿਆ ਸੀ, ਹੱਥ ਬੰਦ ਅਤ ਨਿਰਮੇ ਹੋਈ। ਦੋਵੇਂ ਗੁਰਸਿੱਖਾਂ ਨੇ ਹੱਥ ਜੋੜੇ ਅਤੇ ਬਹੁਤ ਨਿਮਰਤਾ ਸਹਿਤ ਹੋਏ। ਬੋਲੇ ਲੋਭ ਲਹਿਰ ਮਨ ਖੋਏ, ਮਨ ਦੇ ਵਿੱਚੋਂ ਜਿਹੜੀ ਪਦਾਰਥਾਂ ਦੇ ਲੋਭ ਦੀ ਲਹਿਰ ਹੈ ਤ੍ਰਿਸ਼ਨਾ ਨੂੰ ਗੁਆ ਕੇ ਬੋਲੇ, ਸ੍ਰੀ ਗੁਰ ਸੁਣੋ ਕਰਹੋ ਜੇ ਕਰੁਣਾ। ਹੇ ਗੁਰੂ ਮਹਾਰਾਜ ਸੁਣੋ ਸਾਡੀ ਮਿਹਨਤੀ, ਜੇ ਸਾਡੇ ਤੇ ਕਿਰਪਾ ਕਰਨ ਚਾਹੁੰਦੇ ਹੋ। ਚਰਨ ਸ਼ਰਨ ਨਿਜ ਚਰਨ ਸ਼ਰਨ ਨਿਜ ਦੀਜੈ ਪਰਨਾ, ਗੁਰੂ ਮਹਾਰਾਜ ਆਪਣੇ ਚਰਨਾਂ ਦੀ ਸ਼ਰਨ ਦਾ ਸਾਨੂੰ ਪਰਨਾ ਕੀ ਆਸਰਾ ਬਖਸ਼ ਦੇਈਏ। ਜਨ ਹੈ ਸਗਰੋ ਜਗਤ ਅਸਾਰੇ, ਬਾਕੀ ਮਹਾਰਾਜ ਸਾਰਾ ਸੰਸਾਰ ਅਸੀਂ ਅਸਤ ਮਿਥਿਆ ਜਾਣੀਏ। ਸੁਪਨ ਪਦਾਰਥ ਜੋ ਨਿਰਧਾਰੇ, ਇਵੇਂ ਸੁਪਨੇ ਦੇ ਪਦਾਰਥ ਐਵੇਂ ਦਿਸਣ ਮਾਤਰੀ ਮਿਥਿਆ ਹੁੰਦੇ ਹੋਈ ਅਸੀਂ ਨਿਰਨਾ ਕਰਕੇ ਧਾਰ ਕੇ ਜਾਣੀਏ। ਮਾਨ ਹੁਕਮ ਪ੍ਰਭ ਹਰਖ ਹੋਵੀਜੈ, ਪਰਮੇਸ਼ਰ ਵਾਹਿਗੁਰੂ ਦਾ ਹੁਕਮ ਨੂੰ ਮਿੱਠਾ ਮੰਨ ਕੇ ਖੁਸ਼ ਹੋਈਏ। ਨਾਹੇ ਚਾਹੇ ਕੁਛ ਇਹ ਬਰ ਦੀ, ਹੋਰ ਤਾਂ ਮਾਰਾ ਕੁਝ ਮੰਗਣ ਦੀ ਸ਼ਾਨਾ ਨੀ, ਜੇ ਦੇਣਾ ਤਾਂ ਇਹ ਬਰ ਦੇ ਦਈਏ। ਬੋਲੇ ਸ੍ਰੀ ਪ੍ਰਭ ਹਮ ਪਗ ਤੇ ਬਾ, ਗੁਰੂ ਮਹਾਰਾਜ ਕਹਿਣ ਲੱਗੇ ਵੀ ਸਾਡੇ ਜਿਹੜੇ ਚਰਨ ਉੱਥੇ ਹੁੰਦੇ, ਬਸ ਹੈ ਸਦਾ ਸਤ ਸੰਗਤ ਜਿਹਵਾ, ਜਿੱਥੇ ਸਤਸੰਗਤ ਹੁੰਦੀ ਉੱਥੇ ਸਦਾ ਸਾਡੇ ਚਰਨ ਵਸਦੇ, ਭਾਵ ਉੱਥੇ ਸੰਗਤ ਵਿੱਚ ਅਸੀਂ ਸਦਾ ਰਹਿੰਦੇ ਹਾਂ। ਸੰਤ ਸਭਨ ਕੀ ਸੇਵ ਕਰੀ ਜੈ, ਮੇਰੇ ਵੀ ਸਵਾਸ ਸਵਾਸ ਸਿਮਰਨ ਕਰਦੇ ਨਾ ਸੰਤ, ਉਹਨਾਂ ਦੀ ਤੁਸੀਂ ਸੇਵਾ ਕਰਿਆ ਕਰੋ। ਤਿੰਨ ਮੈਂ ਮਿਲ ਕਰ ਸਮਾਂ ਬਤੀਜੈ, ਉਹਨਾਂ ਸਾਧੂ ਸੰਤਾਂ ਨਾਲ ਸਿਮਰਨ ਵਾਲਿਆਂ ਨਾਲ ਮਿਲ ਜੁਲ ਕੇ ਆਪਣਾ ਜ਼ਿੰਦਗੀ ਦਾ ਸਮਾਂ ਬਤੀਤ ਕਰਿਆ ਕਰੀਏ। ਸੰਤ ਕਰਤਾਰ ਭੇਦ ਕਛ ਨਾਹੀ, ਅੱਠੇ ਪੈਰ ਸਵਾਸ ਸਵਾਸ ਸਿਮਰਨ ਕਰਨ ਵਾਲਾ ਹੈ ਤੇ ਪਰਮੇਸ਼ਰ, ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਦ੍ਰਿੜ ਨਿਸ਼ਚੈ ਧਾਰਹ ਮਨ ਮਾਹੀ, ਇਹ ਪਿਰਥਾ ਖੇਡਾ ਇਸ ਤਰ੍ਹਾਂ ਦਾ ਜਿਹੜਾ ਭਰੋਸਾ ਮਨ ਦੇ ਵਿੱਚ ਪੱਕਾ ਤੁਸੀਂ ਧਾਰ ਲਓ। ਧਰਮ ਕਿਰਤ ਕਰ ਵੰਡ ਸੁਖਾਓ, ਫਿਰ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਿਆ ਕਰੋ। ਚਰਨ ਸ਼ਰਨ ਨਿਤ ਇਉਂ ਜੇ ਕਮਾਓ, ਚਰਨ ਸ਼ਰਨ ਵਿੱਚ ਰਹਿ ਕੇ ਇਉਂ ਜਿਉਂ ਤੁਸੀਂ ਕਮਾਈ ਕਰੋਗੇ। ਸਰਗੁਣ ਰੂਪ ਸਰੀਰ ਪਛਾਣੋ, ਬਾਕੀ ਵੀ ਪਿਰਥਾ ਖੇਡਾ ਜਿਹੜਾ ਇਹ ਸਾਡਾ ਸਰੀਰ ਹੈ ਹੇ ਸਰਗੁਣ ਸਰੂਪ ਪਛਾਣ ਲਓ ਸਮਝ ਲਓ ਸ਼ਬਦ ਹਿਰਦਾ ਮਮ ਨਿਰਗੁਣ ਮਾਨੋ ਜਿਹੜਾ ਗੁਰਬਾਣੀ ਦਾ ਸ਼ਬਦ ਹੈ ਇਹ ਸਾਡਾ ਹਿਰਦਾ ਇਹ ਸਾਡਾ ਨਿਰਗੁਣ ਸਰੂਪ ਮੰਨ ਲਓ ਮਿਲੇ ਸਰੀਰ ਵਿਛੁਰ ਸੇ ਜਾਵੇ ਜਿਹੜੇ ਸਰੀਰਾਂ ਨਾਲ ਮਿਲਦੇ ਉਹ ਤਾਂ ਵਿਛੜ ਜਾਂਦੇ ਸ਼ਬਦ ਮਿਲੇ ਨਾ ਵਿਛੜਨ ਪਾਵੇ ਜਿਹੜਾ ਸ਼ਬਦ ਹੈ ਸਾਡਾ ਨਿਰਗੁਣ ਸਰੂਪ ਹੈ ਜਿਹੜੇ ਇਹਦੇ ਨਾਲ ਮਿਲਦੇ ਉਹ ਵਿਛੜਨਾ ਨੂੰ ਨਹੀਂ ਪਾਉਂਦੇ ਉਹ ਨਹੀਂ ਵੱਖਰੇ ਤਿੰਨ ਸੁਣ ਕੇ ਸ੍ਰੀ ਨਾਨਕ ਬਾਣੀ ਉਹਨਾਂ ਦੋਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਬਾਣੀ ਨੂੰ ਸੁਣ ਕੇ ਤਿਸ ਬਿਦਕੀਨ ਨੀਕ ਮਨ ਮਾਨੀ ਚੰਗੀ ਮਨ ਵਿੱਚ ਮੰਨ ਕੇ ਉਸੇ ਤਰ੍ਹਾਂ ਕੀਤਾ ਸ਼ਬਦ ਬਾਣੀ ਵਿੱਚ ਮਨ ਨੂੰ ਲਾ ਕੇ ਰਹਿਣ ਲੱਗ ਪਏ ਜੀਵਨ ਮੁਕਤ ਰੁਚਰ ਪਦ ਪਾਵਾ ਜਿਉਂਦਿਆਂ ਮੁਕਤ ਹੋ ਗਏ ਸੋਹਣਾ ਜਿਹੜਾ ਉੱਚਾ ਅਹੁਦਾ ਤ੍ਰਿਗੁਣ ਅਤੀਤ ਵਾਲਾ ਇਹਨਾਂ ਨੇ ਪਾ ਲਿਆ ਸਤਿਗੁਰ ਬਚਨ ਹਿਰਦੈ ਠਹਿਰਾਵਾ ਸਤਿਗੁਰੂ ਦਾ ਜਿਹੜਾ ਬਚਨ ਹੈ ਬਾਣੀ ਉਹ ਹਿਰਦੇ ਵੀ ਟਿਕਾ ਲਿਆ ਧਾਰ ਲਿਆ ਜਾਣਿਓ ਸਗਰੋ ਜਗਤ ਅਸਾਰਾ ਸਾਰੇ ਸੰਸਾਰ ਨੂੰ ਨਾਸਵੰਤ ਜਾਣ ਲਿਆ ਬੋਹਰ ਨ ਪ੍ਰਾਪਤ ਭਾ ਸੰਸਾਰਾ ਇਸ ਕਰਕੇ ਮੁੜ ਕੇ ਸੰਸਾਰ ਦੇ ਵਿੱਚ ਇਹਨਾਂ ਨੂੰ ਜਨਮ ਮਰਨ ਪ੍ਰਾਪਤ ਨਹੀਂ ਹੋਇਆ ਕਿਤਕ ਸਮਾਂ ਜਬ ਤਹਾਂ ਗੁਜ਼ਾਰਾ ਕੁਝ ਕੁ ਜਦੋਂ ਸਮਾਂ ਇਹਨਾਂ ਨੇ ਇੱਥੇ ਕਹਿੰਦੇ ਬਤੀਤ ਕੀਤਾ ਇੱਕ ਦਿਨ ਬੈਠੇ ਮੋਖ ਉਦਾਰਾ ਇੱਕ ਦਿਨ ਦੀ ਗੱਲ ਹੈ ਗੁਰੂ ਮਹਾਰਾਜ ਮੁਕਤੀ ਦੇਣ ਵਿੱਚ ਸਖੀ ਦਾਤ ਦੀ ਸੰਗਤ ਵਿੱਚ ਬੈਠੇ ਸਨ ਜਿਵੇਂ ਮਹਾਰਾਜ ਦੇ ਬੈਠਿਆਂ ਤਿੰਨ ਕੁ ਗੁਰਸਿੱਖ ਹੋਰ ਆਏ ਸਨ ਉਹਨਾਂ ਨੇ ਜਿਵੇਂ ਮਹਾਰਾਜ ਅੱਗੇ ਆ ਕੇ ਬੇਨਤੀਆਂ ਕੀਤੀਆਂ ਸੀ ਉਹਨਾਂ ਗੁਰਸਿੱਖਾਂ ਦਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਸਰਵਣ ਕਰ ਲਵਾਂਗੇ ਹੁਣ ਸਮਾਂ ਹੋਇਆ ਜੇ ਆਪਾਂ ਇੱਥੇ ਹੀ ਸਮਾਪਤੀ ਕਰਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਜੋਦਰੀ ਕਰੀਏ ਜਾਣਿਓ ਸਗਰੋ ਜਗਤ ਅਸਾਰਾ ਬੋਹਰ ਨ ਪ੍ਰਾਪਤ ਭਾ ਸੰਸਾਰਾ ਕਿਤਕ ਸਮਾਂ ਜਬ ਤਹਾਂ ਗੁਜ਼ਾਰਾ ਇੱਕ ਦਿਨ ਬੈਠੇ ਮੋਖ ਉਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚਤ ਹੇ ਪਾਰ ਬ੍ਰਹਮ ਨਵਨਾਸੀ ਅਗਨਾ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਜਾ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਜ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਵੰਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇ ਵੰਦੇ ਗੁਰੂ ਪਾਰੇ ਉਸਾਰਨ ਹਾਰ ਠਾਕੁਰ ਤੋਂ ਤੇ ਅਰਦਾਸ।